ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮਾ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਏਕ ਨਗਰ ਮਹਿ ਬੈਸੇ ਜਾਈ ਜਹਾਂ ਕਨੇਰੇ ਤੁਰਕ ਰਹਾਈ ਚੰਦ ਰਾਤ ਥੀ ਤਿਸ ਦਿਨ ਮਾਹੀ ਬਹੁ ਨਰ ਕੋ ਭਾ ਮੇਲ ਤਹਾਹੀ ਏਕ ਨਗਰ ਮਹਿ ਬੈਸੇ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਵਿੱਤਰ ਹਜ਼ੂਰੀ ਵਿਖੇ ਮਹਾਨ ਦੰਦਰ ਸੁੰਦਰ ਦੀਵਾਨ ਸਜ ਰਹੇ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਗੁਰਬਾਣੀ ਦਾ ਪਾਠ ਜਾਪ ਅਤੇ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਚੱਲ ਰਿਹਾ ਹੈ ਜੋ ਆਪਾਂ ਲੜੀਵਾਰ ਰੂਪ ਵਿੱਚ ਹੀ ਸਰਵਣ ਕਰ ਰਹੇ ਹਾਂ। ਜਿਸ ਤਰ੍ਹਾਂ ਆਪ ਜੀ ਕਰਤਾਰਪੁਰ ਸਾਹਿਬ ਤੋਂ ਸਿਆਲਕੋਟ ਚਲੇ ਗਏ ਸੀ, ਇੱਥੇ ਹਮਜਾ ਗੌਰ ਪੀਰ ਰਹਿੰਦਾ ਸੀ। ਇਸ ਨੇ ਇੱਕ ਬੱਚੇ ਦੇ ਕਰਕੇ ਗੁੱਸੇ ਹੋ ਕੇ ਵੀ ਮੈਂ ਸ਼ਹਿਰ ਨੂੰ ਗਰ ਕਰ ਦੇਣਾ, ਚਲੀਸੇ 'ਤੇ ਬੈਠਾ ਸੀ ਸ਼ਹਿਰ ਨੂੰ ਬਚਾਉਣ ਵਾਸਤੇ, ਇਸ ਨੂੰ ਸਮਤ ਦੇਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਚਲੇ ਗਏ ਸਨ ਅਤੇ ਜਾ ਕੇ ਕਿਹਾ ਵੀ ਦੋ ਚਾਰ ਬਚਨ ਬਿਲਾਸ ਕਰਨੇ। ਇੱਕ ਨਾਲ ਗਏ ਸਵੇਰੇ ਤਾਂ ਮੈਂ ਚਲੀਸੇ 'ਤੇ ਬੈਠਾ ਹਾਂ, ਬਾਹਰ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਨੀ, ਬਾਕੀ ਜਿੰਨਾ ਚਿਰ ਸ਼ਹਿਰ ਗਰਕ ਨਹੀਂ ਹੋ ਜਾਂਦਾ ਹੈ, ਇਹ ਝੂਠੇ ਖਤਮ ਨਹੀਂ ਹੋ ਜਾਂਦੇ, ਉਹਨਾਂ ਚਿਰ ਨਹੀਂ ਮੈਂ ਬਾਹਰ ਮਹਾਉਣਾ ਹੈ। ਉਸ ਵੇਲੇ ਜੇ ਦੇਖਿਆ ਸਤਿਗੁਰੂ ਨੇ ਹੱਠ ਕਰੀ ਬੈਠਾ ਹੈ, ਜਿਸ ਮੱਠ ਵਿੱਚ ਇਹ ਬੈਠਾ ਸੀ ਉਹਦੇ ਥੋੜ੍ਹਾ ਜਿਹਾ ਝੱਕ ਕੇ ਉਹ ਤੇੜ ਜੀ ਆ ਗਈ ਹੈ, ਸੂਰਜ ਦੀ ਲਿਸ਼ਕੌਰ ਜੀ ਪੈਣ ਕਰਕੇ ਫਿਰ ਡਰ ਗਿਆ ਵੀ ਕਿਤੇ ਮੱਠ ਮੇਰੇ 'ਤੇ ਨਾ ਡਿੱਗ ਪਏ। ਝਟਪਟ ਦਰਵਾਜ਼ੇ ਜੇ ਖੋਲ੍ਹ ਕੇ ਆਇਆ, ਕਹਿਣ ਲੱਗਾ ਫਕੀਰ ਮਾੜੀ ਗੱਲ ਕੀਤੀ, ਚਲੀਸੇ 'ਚ ਵਿਘਨ ਪਾਤਾ, ਮਹਾਰਾਜ ਕਹਿੰਦੇ ਵੀ ਸਾਰਾ ਸ਼ਹਿਰ ਥੋੜ੍ਹਾ ਝੂਠਿਆਂ ਦਾ ਹੈ, ਇਹਦੇ ਵਿੱਚ ਸੱਚੇ ਵੀ ਹੈਗੇ ਹੈ ਜਿਹੜੇ ਪਹਿਲਾਂ ਹੀ ਮਰਨਾ ਸੱਚਾ ਸਮਝੀ ਬੈਠੇ, ਉਹਨਾਂ ਨੂੰ ਕੀਰਤਨ ਮਾਰੇਗਾ। ਕਹਿਣ ਲੱਗਾ ਨਹੀਂ, ਇੱਥੇ ਨਹੀਂ ਕੋਈ ਸੱਚਾ ਹੈਗਾ, ਸਭ ਝੂਠੇ ਹੈ। ਮਰਦਾਨੇ ਨੂੰ ਇੱਕ ਸੋਨੇ ਦਾ ਟਿੱਕਾ ਜਿਹਾ ਦੇ ਕੇ ਸ਼ਹਿਰ ਵਿੱਚ ਭੇਜਿਆ ਵੀ ਤੂੰ ਵੀ ਸੱਚ ਤੇ ਝੱਟ ਝੂਠ ਖਰੀਦ ਲਿਆ। ਇਹ ਫਿਰਦਾ ਚੱਕਰ ਲਾਉਂਦਾ ਵੀ ਸੱਚ ਝੂਠ ਦੇ ਉਹ ਜੀ ਆ ਸੋਨੇ ਦਾ ਟਿੱਕਾ। ਉਹ ਕਹਿੰਦੇ ਵੀ ਇਹ ਦੁਕਾਨ ਤੋਂ ਨਹੀਂ ਮਿਲਣਾ, ਇਹ ਤਾਂ ਜਵਾਨ ਤੋਂ ਝੂਠ ਬੋਲਦੇ, ਜਵਾਨ ਤੋਂ ਸੱਚ ਬੋਲਦੇ ਹੁੰਦੇ, ਇੱਕ ਸੌਦਾ ਥੋੜੋ ਹੈ। ਫਿਰਦਾ ਫਰਾਂਦਾ ਹੋਇਆ ਜਿੱਥੇ ਇਹ ਮੁੱਲਾ ਰਹਿੰਦਾ ਸੀ ਉਹਦੀ ਦੁਕਾਨ 'ਤੇ ਚਲਿਆ ਗਿਆ। ਇਹ ਪਦਾਰਥਾਂ ਦਾ ਲੋਭੀ ਸੀ, ਹੁਣ ਸੰਗਤ ਕਰਦਾ ਸੀ ਥੋੜ੍ਹੀ ਬਹੁਤੀ, ਅਤੇ ਇਹਨੇ ਸੋਨੇ ਦਾ ਟਿੱਕਾ ਜਿਹਾ ਹੱਥ ਵਿੱਚ ਲਿਆ, ਕਾਗਜ਼ ਉੱਪਰ ਲਿਖ ਦਿੱਤਾ ਮਰਨਾ ਸੱਚ ਜਿਉਣਾ ਝੂਠ। ਕਾਗਜ਼ ਜਿਹਾ ਲੈ ਕੇ ਸਤਿਗੁਰੂ ਕੋਲ ਆ ਗਿਆ। ਕਹਿਣ ਲੱਗਾ ਮਹਾਰਾਜ ਦਿੱਤਾ ਤਾਂ ਸਤਿਗੁਰੂ, ਕਾਗਜ਼ 'ਤੇ ਲਿਖ ਲਾ ਪੜ੍ਹ ਲਓ। ਪੜ੍ਹ ਕੇ ਮਹਾਰਾਜ ਕਹਿੰਦੇ ਵੀ ਸੌਦਾ ਤਾਂ ਬਿਲਕੁਲ ਸੋਨਾ ਨੇ ਤੂੰ ਖਰੇ ਹੀ ਲਿਆਂਦਾ ਹੈ, ਪਰ ਜਿਹਨੇ ਇਹ ਦਿੱਤਾ ਹੈ ਉਹਨੂੰ ਸਦਕੇ ਲਿਆ, ਜਿਸ ਵੇਲੇ ਇਹਨੂੰ ਲਿਆਂਦਾ ਹੈ। ਮਹਾਰਾਜ ਕਹਿੰਦੇ ਵੀ ਆਹ ਲਿਖ ਕੇ ਜਿਹੜਾ ਤੂੰ ਦਿੱਤਾ ਹੈ ਇਹਦੇ 'ਤੇ ਨਿਸ਼ਚਾ ਵੀ ਹੈ, ਮਰਨ ਨੂੰ ਸੱਚਾ ਮੰਨੀ ਬੈਠਾ, ਤੂੰ ਸੰਸਾਰ ਨੂੰ ਝੂਠਾ ਸਮਝਦਾ, ਜਿਉਣ ਨੂੰ ਝੂਠਾ ਸਮਝਦਾ। ਕਹਿਣ ਲੱਗਿਆ ਮਹਾਰਾਜ ਅਸੀਂ ਸੰਸਾਰੀ ਲੋਕ ਹੈ, ਮਾਇਆ ਪਿੱਛੇ ਬਹੁਤ ਵੀ ਕੁਛ ਕਰਦੇ ਹਾਂ, ਅੰਦਰ ਜ਼ਰੂਰ ਅਚਾਨਾ ਹੈਗੀ ਹੈ ਵੀ ਇਹ ਜਿਹੜਾ ਅਸੀਂ ਕਸਰ ਕਰਦੇ ਉਹਦੇ 'ਤੇ ਨਿਸ਼ਚਾ ਵੀ ਹੋਵੇ, ਮਰਨਾ ਸੱਚਾ ਮੰਨੀਏ, ਜਿਉਣਾ ਝੂਠ ਮੰਨੀਏ। ਮਹਾਰਾਜ ਕਹਿੰਦੇ ਵੀ ਜੇ ਤੂੰ ਇਹ ਦ੍ਰਿੜ ਕਰਿਆ ਚਾਹੁੰਦਾ ਹੈ ਫਿਰ ਸਾਡੇ ਨਾਲ ਕੁਝ ਦਿਨ ਰਹਿ, ਅਤੇ ਤੂੰ ਜਾਣ ਲਏਗਾ ਵੀ ਮਰਨਾ ਸੱਚਾ ਹੈ, ਜਿਉਣਾ ਝੂਠ ਹੈ। ਫਿਰ ਗੁਰੂ ਮਹਾਰਾਜ ਦੇ ਨਾਲ ਚੱਲ ਪਿਆ ਸੀ। ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਚੱਲਦੇ ਚਲਾਉਂਦੇ ਹੋਏ ਬਹਾਵਲਪੁਰ ਦੀ ਰਿਆਸਤ ਵੀ, ਜਿੱਥੇ ਉਹ ਨਸ਼ਹਿਰਾ ਪਿੰਡ ਹੈ, ਇੱਥੇ ਇੱਕ ਡੰਬੀ ਪਖੰਡੀ ਫਕੀਰ ਰਹਿੰਦਾ ਸੀ। ਉਹਦਾ ਪਖੰਡ ਦਾ ਪਰਦਾ ਜਾਂ ਉਘਾੜਨ ਵਾਸਤੇ ਜਿਵੇਂ ਗੁਰੂ ਮਹਾਰਾਜ ਜੀ ਗਏ, ਉਹਦਾ ਉਧਾਰ ਸੁਧਾਰ ਕੀਤਾ ਸੀ, ਉਹਨੂੰ ਸਿੱਧੇ ਰਸਤੇ ਪਾਇਆ, ਡੰਬ ਪਖੰਡ ਜਾਂ ਛਿੜਾਇਆ ਸੀ। ਉਹ ਪ੍ਰਸੰਗ ਅੱਜ ਡੰਬੀ ਪਖੰਡੀ ਫਕੀਰ ਦਾ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਏਕ ਨਗਰ ਮੈਂ ਬੈਸੇ ਜਾਈ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਚੱਲਦੇ ਚਲਾਉਂਦੇ ਹੋਏ ਇੱਕ ਜਿਹੜਾ ਨਗਰ ਹੈ ਬਹਾਵਲਪੁਰ ਦੀ ਰਿਆਸਤ ਨਸ਼ਹਿਰਾ ਪਿੰਡ ਹੈ, ਉਸ ਵਿੱਚ ਜਾ ਬੈਠੇ ਹਨ। ਜਹਾਂ ਕਨੇਰੇ ਤੁਰਕ ਰਹਾਏ। ਜਿਸ ਨਸ਼ਹਿਰੇ ਸ਼ਹਿਰ ਦੇ ਵਿੱਚ ਜ਼ਿਆਦਾਤਰ ਮੁਸਲਮਾਨ ਹੀ ਰਹਿੰਦੇ ਸਨ। ਚੰਦ ਰਾਤ ਥੀ ਤਿਸ ਦਿਨ ਮਾਹੀ। ਜਿਸ ਦਿਨ ਗੁਰੂ ਮਹਾਰਾਜ ਉੱਥੇ ਗਏ, ਜਿਹੜੀ ਰਾਤ ਸੀ ਉਹ ਕਹਿੰਦੇ ਚੰਦਰਮਾ ਵਾਲੀ ਰਾਤ ਸੀ। ਆ ਜਿਹੜੀ ਚੰਦਰਮਾ ਦੀ ਵੀ ਰਾਤ, ਜਿਹੜੇ ਦੂਜ ਦਾ ਚੰਦਰਮਾ ਜਿਸਨੂੰ ਜਿਸ ਦਿਨ ਹੋਵੇ ਨਾ ਉਸਨੂੰ ਚੰਦਰਮਾ ਦੀ ਰਾਤ ਕਹੀ ਹੈ। ਉਹ ਪਿਛਲੇ ਲੋਕ ਜ਼ਿਆਦਾ ਦੂਰ ਦੀ ਥਿੱਤ ਦਾ ਜਦੋਂ ਚੰਦਰਮਾ ਜਾਂ ਕਿਤੇ ਚੜ੍ਹਿਆ ਹੋਵੇ ਅਤੇ ਉਦੋਂ ਕਹਿੰਦੇ ਵੀ ਚੰਦ ਮਾਮਾ ਨੂੰ ਨਮਸਕਾਰ ਹੈ, ਮੱਥਾ ਜਿਹਾ ਟੇਕਦੇ ਹੁੰਦੇ ਸੀ। ਅੱਜ ਕੱਲ੍ਹ ਤਾਂ ਨਹੀਂ ਹੈ, ਮਤਲਬ ਇਹ ਛੋਟੀ ਜਿਹੀ ਅਵਸਥਾ 'ਚ ਹੁੰਦੇ ਸੀ, ਉਦੋਂ ਬਹੁਤੇ ਚੱਲਦਾ ਸੀ ਉਹ ਚੰਦ ਮਾਮਾ ਹੈ। ਹੁਣ ਨਹੀਂ ਕੋਈ ਪੁੱਛਦਾ ਚੰਦ ਮਾਮਾ, ਨਾ ਕੋਈ ਉਹਨੂੰ ਮੱਥਾ ਟੇਕਦਾ। ਇਸ ਤਰ੍ਹਾਂ ਆਪਣੇ ਭੁਲੇਖਾ ਜਿਹਾ ਪਾਇਆ ਸੀ ਵੀ ਦੂਜਾ ਚੰਦਰਮਾ ਕਲੰਕ ਤੋਂ ਬਿਨਾਂ ਹੁੰਦਾ ਹੈ, ਇਸ ਕਰਕੇ ਉਸ ਦਿਨ ਕਹਿੰਦੇ ਇਹਦੀ ਪੂਜਾ ਕਰਨੀ ਚਾਹੀਦੀ, ਇਹਨੂੰ ਮੱਥਾ ਟੇਕਣਾ ਚਾਹੀਦਾ, ਸਲੂਟ ਮਾਰਨਾ ਚਾਹੀਦਾ। ਇਸ ਤਰ੍ਹਾਂ ਇਹ ਮੁਸਲਮਾਨਾਂ ਦੇ ਮਤ ਵਿੱਚ ਵੀ ਚੰਦਰਮਾ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਜਿੰਨੇ ਰੋਜੇ ਰੁਜੇ ਜੇ ਆ ਸਾਰੇ ਇਹਦੇ ਚੰਦਰਮਾ ਦੀਆਂ ਚਿੱਤਾਂ ਨਾਲ ਹੀ ਚੱਲਦੇ ਚਲਾਉਂਦੇ ਹੈ। ਇਹ ਰੋਜੇ ਵੀ ਉਹ ਚੰਦ ਨੂੰ ਦੇਖ ਕੇ ਸ਼ੁਰੂ ਕਰਦੇ ਹੈ ਅਤੇ ਚੰਦ ਨੂੰ ਹੀ ਦੇਖ ਕੇ ਸਮਾਪਤ ਕਰਦੇ ਹੈ। ਇਸ ਕਰਕੇ ਕਹਿੰਦੇ ਉਸ ਦਿਨ ਉਹ ਚੰਦਰਮਾ ਦੀ ਰਾਤ ਸੀ ਦਰੀ ਦੂਜੀ ਦੀ ਰਾਤ ਹੈ ਸੀ ਬਹੁ ਨਰ ਕੋ ਭਾ ਮੇਲ ਤਹਾਹੀ ਜਿੱਥੇ ਫਕੀਰ ਰਹਿੰਦਾ ਸੀ ਨਾ ਕਹਿੰਦੇ ਉੱਥੇ ਬੜੇ ਲੋਕਾਂ ਦਾ ਇਕੱਠ ਜਿਹਾ ਹੋਇਆ ਪਿਆ ਹੈ ਪੀਰ ਵਿਸਾਲ ਭਈ ਇੱਕ ਥਾਈ ਇੱਕ ਜਗ੍ਹਾ ਤੇ ਜਿੱਥੇ ਸੌ ਸੁਹਾਗਣ ਨਾਮ ਦਾ ਫਕੀਰ ਰਹਿੰਦਾ ਸੀ ਬੜੀ ਉੱਥੇ ਲੋਕਾਂ ਦੀ ਭੀੜ ਲੱਗ ਰਹੀ ਤਾਤਾ ਲੱਗ ਰਿਹਾ ਹੈ ਲੈ ਸੀਰਨੀ ਮਨ ਜੋ ਚੜਾਈ ਲੋਕ ਲੈ ਕੇ ਸੀਰਨੀਆਂ ਕੋਈ ਮਠਿਆਈਆਂ ਕੋਈ ਫਲ ਫਰੂਟ ਕੋਈ ਹੋਰ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਲੈ ਕੇ ਲੋਕ ਚੜਾ ਰਹੇ ਆ ਉੱਥੇ ਇੱਕ ਫਕੀਰ ਦੰਬੀ ਤਹਿ ਰਹੀ ਕਹਿੰਦੇ ਇੱਕ ਜਿਹੜਾ ਫਕੀਰ ਆ ਬੜਾ ਡੰਬੀ ਪਖੰਡੀ ਰਹਿੰਦਾ ਹੈ ਸੀ ਸਭ ਲੋਕਾਂ ਸੋ ਇਸ ਵਿਦ ਕਹੀ ਸਾਰੇ ਜਿਹੜੇ ਲੋਕ ਉਹਨਾਂ ਨੂੰ ਇਸ ਤਰ੍ਹਾਂ ਇਹ ਕਹਿੰਦਾ ਸੁਣਦਾ ਹੁੰਦਾ ਸੀ ਦੋਹਰਾ ਦੂਜ ਚਾਂਦ ਕੀ ਰਾਤ ਕੋ ਚੰਦ ਰਾਤ ਦੀ ਦਰ ਤੇ ਸਪਸ਼ਟ ਆ ਗਿਆ ਵੀ ਦੂਜੇ ਦੀ ਚੰਦਰਮਾ ਦੀ ਜਿਹੜੀ ਰਾਤ ਹੈ ਨਾ ਸੋਹ ਆਵੇ ਮੁਝ ਪਾਸ ਇਹਨੇ ਜਿਹੜਾ ਮਾਲਕ ਖੁਦਾ ਹੈ ਉਹ ਮੇਰੇ ਕੋਲ ਕਹਿੰਦੇ ਸੱਤਵੇਂ ਅਸਥਾਨ ਤੋਂ ਚੱਲ ਕੇ ਇੱਥੇ ਆ ਜਾਂਦਾ ਤੇਹ ਦਰ ਦੁੰਦ ਬਨੌਬਤਾਂ ਇਸ ਤਰ੍ਹਾਂ ਕਹਿੰਦੇ ਝੂਠ ਬੋਲਦਾ ਪਖੰਡ ਕਰਦਾ ਹੁੰਦਾ ਸੀ ਵੀ ਸੱਤਵੇਂ ਅਸਮਾਨ ਵਿੱਚ ਜਿਹੜਾ ਖੁਦਾ ਰਹਿੰਦਾ ਦੂਜੀ ਚੰਦਰਮਾ ਨੂੰ ਮੇਰੇ ਕੋਲ ਰਾਤ ਨੂੰ ਰਹਿੰਦਾ ਉਹਦੇ ਨਾਲ ਮੈਂ ਗੱਲਾਂ ਕਰਦਾ ਖੁਦਾ ਨਾਲ ਇਸ ਕਰਕੇ ਉਸ ਦਿਨ ਕਹਿੰਦੇ ਉਸਦੇ ਦਰ ਦੇ ਉੱਪਰ ਦੁੰਦਬ ਨੌਬਤਾ ਕਹਿੰਦੇ ਤਾਂ ਸੇ ਨਗਾਰੇ ਜਿਹੜੇ ਹਨ ਬਾਜਤ ਹੋਤ ਹੁਲਾਸ ਦੂਸਰੇ ਦੀ ਚੰਦਰਮਾ ਦੀ ਰਾਤ ਨੂੰ ਬੜਾ ਕਹਿੰਦੇ ਆਨੰਦ ਖੁਸ਼ੀਆਂ ਬੜੇ ਮੌਜ ਮੇਲੇ ਹੁੰਦੇ ਹਨ ਸਨ ਚੌਪਈ ਰੁਚਰ ਪੁਸ਼ਪ ਕੀ ਸੇਜ ਵਿਛਾਵੇ ਖੰਡੀ ਸੌ ਸਾਗਣ ਫਕੀਰ ਹੈ ਕਹਿੰਦੇ ਬੜੀ ਸੋਹਣੀ ਫੁੱਲਾਂ ਦੀ ਸੇਜ ਜੀ ਵਿਛਾ ਲੈਂਦਾ ਉਸ ਰਾਤ ਨੂੰ ਨਿਜ ਆਵਾਸ ਬਹੁ ਦੀਪ ਜਗਾਵੇ ਆਪਣਾ ਜਿਹੜਾ ਮਕਾਨ ਜਿਹਾ ਹੈ ਘਰ ਜਿਹਾ ਉਹਦੇ ਇਧਰ ਉਧਰ ਬੜੇ ਦੀਵੇ ਜੇ ਜਗਾ ਲੈਂਦਾ ਚਾਨਣ ਕਰ ਲੈਂਦਾ ਦੀਵਾਲੀ ਵਾਂਗੂ ਸੋਹ ਸੁਹਾਗਣ ਨਾਮ ਧਰਾਇਓ ਆਪਣਾ ਜਿਹੜਾ ਨਾਮ ਵੀ ਮੈਂ ਸੋਹ ਦੀ ਖੁਦਾ ਦੀ ਸੁਹਾਗਣ ਸੁਹਾਗ ਬੰਤੀ ਹਾਂ ਮੈਂ ਜਿਹੜਾ ਮਾਲਕ ਖੁਦਾ ਉਹਦੀ ਘਰ ਵਾਲੀ ਹਾਂ ਇਸ ਆਪਣਾ ਨਾਂ ਸੌ ਸੁਹਾਗਣ ਰਖਾਇਆ ਹੋਇਆ ਸੀ ਸਭ ਲੋਕਾਂ ਨੇ ਮਹਿਮਾਨ ਵਧਾਇਓ ਲੋਕਾਂ ਵਿੱਚ ਕਹਿ ਕੇ ਆਪਣਾ ਮਾਨ ਸਤਿਕਾਰ ਜਾਨੇ ਵਧਾਇਆ ਹੋਇਆ ਵੀ ਮੈਂ ਖੁਦਾ ਦੀ ਘਰ ਵਾਲੀ ਹਾਂ ਮਨ ਜੋ ਸੀਰਨੀ ਤਿਸ ਦਿਨ ਲਿਆਵੇ ਦੂਜੀ ਦੀ ਸਿੱਧੀ ਰਾਤ ਨੂੰ ਲੋਕ ਫਿਰ ਬੜੀਆਂ ਸੀਰਨੀਆਂ ਲਿਆਉਂਦੇ ਮਠਿਆਈਆਂ ਹੋਰ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਲਿਆਉਂਦੇ ਹੋਏ ਦੀਨ ਮਨ ਸੀਸ ਨਿਭਾਵੇ ਬਹੁਤ ਨਿਮਰਤਾ ਸਹਿਤ ਕੇ ਨੂੰ ਸਿਰਜੇ ਝੁਕਾਉਂਦੇ ਅੰਤਰ ਜਾਨ ਦੇਨ ਦੇ ਨਹਿ ਕਿਸ ਕੋ ਜਿਹੜੇ ਪਹਿਰੇਦਾਰ ਸੀ ਕਹਿੰਦੇ ਉਹ ਘਰ ਦੇ ਅੰਦਰ ਨੀ ਕਿਸੇ ਨੂੰ ਜਾਣ ਦਿੰਦੇ ਹੈ ਸੀ ਦਰ ਪਰ ਬੰਧਨ ਕਰਹੀ ਤਿਸ ਕੋ ਕਹਿੰਦੇ ਸੌ ਸੁਹਾਗਣ ਨੂੰ ਐ ਲੋਕ ਆ ਕੇ ਉੱਥੇ ਦਰਵਾਜੇ ਉੱਪਰ ਹੀ ਮੱਥਾ ਟੇਕਦੇ ਸਨ ਵੱਡੇ ਨਿਸ਼ਾਨ ਗੱਡੇ ਦਰ ਨੇੜੇ ਦਰਵਾਜੇ ਦੇ ਨੇੜੇ ਵੱਡੇ ਵੱਡੇ ਝੰਡੇ ਜਿਹੜੇ ਗੱਡੇ ਗੜਾਏ ਹੋਏ ਜਹ ਕਹਿ ਹੋਤ ਉਸ਼ਾਹ ਵਧੇਰੇ ਕਿੱਥੇ ਹਰ ਪਾਸੇ ਬੜਾ ਭਾਰੀ ਉਤਸ਼ਾਹ ਹੋ ਰਿਹਾ ਹੈ ਅੰਗਨਾ ਕੇ ਸ਼ਿੰਗਾਰ ਕਰ ਸਾਰੇ ਇਹ ਜਿਹੜਾ ਸੌ ਸੁਹਾਗਣ ਫਕੀਰ ਹੈ ਕਹਿੰਦੇ ਰਾਤ ਦੇ ਸਮੇਂ ਕਹਿੰਦੇ ਜਿਵੇਂ ਇਸਤਰੀ ਹੁੰਦੀ ਉਸ ਤਰ੍ਹਾਂ ਦਾ ਸ਼ਿੰਗਾਰ ਜਿਹਾ ਕਰ ਲੈਂਦਾ ਸਲਵਾਰ ਜੀ ਪਾ ਲੈਂਦਾ ਸਿਰ ਤੇ ਚੁੰਨੀ ਜੀ ਲੈ ਲੈਂਦਾ ਹੋਰ ਸੁਰਖੀ ਪਾਊਡਰ ਜਾ ਲਾ ਲੈ ਸ਼ੂਰਾ ਸ਼ਿੰਗਾਰ ਲਾ ਲੈਂਦਾ ਬੈਠਾ ਹੈ ਦੁਰ ਕੈ ਤੂਸ਼ਨ ਧਾਰੇ ਇਸ ਤਰ੍ਹਾਂ ਜਿਹੜਾ ਅੰਦਰ ਘਰ ਹੈ ਨਾ ਉਹਦੇ ਵਿੱਚ ਲੁਕ ਕੇ ਬੈਠ ਜਾਂਦਾ ਬੜਾ ਪਖੰਡ ਜਿਹਾ ਕਰਦਾ ਹੈ ਦੋਹਰਾ ਪੁੰਜ ਮਨਜ ਹੋਏ ਤਹਾ ਕਹਿੰਦੇ ਉੱਥੇ ਬਹੁਤ ਲੋਕ ਜਦੋਂ ਦਰਵਾਜੇ ਤੇ ਇਕੱਠੇ ਜੇ ਹੋ ਗਏ ਬਾਜੇ ਬਜ ਹੈ ਅਪਾਰ ਕਹਿੰਦੇ ਬੇਅੰਤ ਬਿੰਦ ਸਾਜ ਬਜਦੇ ਰਣ ਸਿੰਘ ਧੰਸ ਸੇਖ ਖੜ ਕਰੇ ਡੇਰਾ ਕੀ ਨਾ ਪ੍ਰਭੂ ਤਬ ਇਧਰ ਗੁਰੂ ਨਾਨਕ ਸਾਹਿਬ ਜੀ ਨੇ ਨਸ਼ਹਿਰੇ ਪਿੰਡ ਵਿੱਚ ਆ ਕੇ ਕਹਿੰਦੇ ਉਸ ਘਰ ਦੇ ਵਿੱਚ ਆ ਕੇ ਡੇਰਾ ਕਰ ਲਿਆ ਇੱਕ ਤੀ ਬਿਰਧ ਅਗਾਰ ਇਹ ਕਹਿੰਦੇ ਬਿਰਧ ਬਜ਼ੁਰਗ ਮਾਤਾ ਸੀ ਉਹਦੇ ਘਰ ਦੇ ਵਿੱਚ ਮਾਰਾ ਰਾਤ ਦੇ ਸਮੇਂ ਆ ਟਿੱਕੇ ਆ ਬੈਠੇ ਚੌਪਈ ਅੰਤਰ ਜਾਮੀ ਸਭ ਬਿਧ ਜਾਨੀ ਗੁਰੂ ਨਾਨਕ ਸਾਹਿਬ ਅੰਤਰ ਜਾਮੀ ਹੈ ਸੌ ਸਾਵਗਣ ਪਖੰਡੀ ਦੀ ਸਾਰੀ ਵਿਧੀ ਤਾਂ ਜਾਣ ਲਈ ਤੇ ਤੀਸੋਂ ਬੋਲੇ ਅਸਬਾਨੀ ਫਿਰ ਵੀ ਜਿਵੇਂ ਕੋਈ ਅਣਜਾਣ ਹੁੰਦੇ ਨਾ ਇਸ ਤਰ੍ਹਾਂ ਉਹ ਜਿਹੜੀ ਬਜ਼ੁਰਗ ਮਾਤਾ ਉਹਦੇ ਸਾਥ ਬਚਨ ਬਾਣੀ ਬੋਲੇ ਆਪ ਜੀ ਪੁਰਕੈ ਵਿਖੈ ਹੋਤ ਕਸ ਸ਼ੋਰਾ ਮਾਤਾ ਜੀ ਆਪਣੇ ਨਸ਼ਹਿਰੇ ਸ਼ਹਿਰ ਵਿੱਚ ਕਿਸ ਤਰ੍ਹਾਂ ਰੌਲਾ ਰੱਪਾ ਜਾ ਹੋ ਰਿਹਾ ਬ੍ਰਿੰਦ ਮਨੁਜ ਹੋਏ ਇੱਕ ਠੌਰਾ ਮਾਤਾ ਜੀ ਦੇਖੋ ਬਹੁਤੇ ਲੋਕ ਇੱਕ ਜਗ੍ਹਾ ਇਕੱਠੇ ਹੋਏ ਪਏ ਕਹਿ ਤੀ ਇੱਕ ਰਹਿ ਫਕੀਰ ਜਿਹੜੀ ਬਜ਼ੁਰਗ ਮਾਤਾ ਇਸਤਰੀ ਉਹ ਕਹਿਣ ਲੱਗੀ ਮਹਾਰਾਜ ਇੱਥੇ ਸਾਡੇ ਨਗਰ ਵਿੱਚ ਬੜਾ ਇੱਕ ਤਕੜਾ ਫਕੀਰ ਰਹਿੰਦਾ ਜਿਸ ਦਾ ਨਾਂ ਸੌ ਸੁਹਾਗਣ ਹੈ ਤਿਹਦਾਨ ਮਾਨਵ ਕੀ ਬਹੁ ਭੀੜ ਉਹਦੇ ਦਰਵਾਜ਼ੇ ਤੇ ਅੱਜ ਲੋਕ ਮਹਾਰਾਜ ਲੋਕਾਂ ਦੀ ਬੜੀ ਭੀੜ ਹੋ ਰਹੀ ਉੱਥੇ ਰੌਲਾ ਪੈਂਦਾ ਆਜ ਆਨੰਦ ਅਧਿਕ ਤੇਹ ਧਾਮੂ ਰਾਹ ਦੇ ਘਰ ਦੇ ਵਿੱਚ ਉਹਦੇ ਸਥਾਨ ਤੇ ਅੱਜ ਬੜਾ ਆਨੰਦ ਮੌਜ ਮੇਲਾ ਖੁਸ਼ੀਆਂ ਸਹੁ ਸੁਹਾਗਣ ਜਿਸ ਕੋ ਨਾਮ ਜਿਸ ਫਕੀਰ ਦਾ ਨਾਮ ਸਹੁ ਸੁਹਾਗਣ ਕਰਕੇ ਪ੍ਰਸਿੱਧ ਹੈ ਸ੍ਰੀ ਨਾਨਕ ਸੁਣ ਕੇ ਮੁਸਕਾਨੇ ਬਜ਼ੁਰਗ ਮਾਤਾ ਤੋਂ ਸਹੁ ਸੁਹਾਗਣ ਦਾ ਨਾਮ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਉਸ ਵੇਲੇ ਥੋੜਾ ਥੋੜਾ ਹੱਸੇ ਕਹਿ ਚਲੋ ਦੇਖੇ ਹੈ ਮਰਦਾਨੇ ਹੱਸਦੇ ਮਰਦਾਨੇ ਨੂੰ ਕਹਿਣ ਲੱਗੇ ਵੀ ਚੱਲ ਵੀ ਆਪਾਂ ਵੀ ਸੌ ਸੁਹਾਗਣ ਦੇ ਦਰਸ਼ਨ ਕਰ ਲਈਏ ਤੱਕ ਲਈਏ ਵੀ ਕਿਹੋ ਜਿਹਾ ਉਹ ਹਮਕੋ ਸੰਗ ਲੀਨ ਜਗ ਸਾਈ ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਕਹਿ ਕੇ ਸਾਨੂੰ ਦੋਹਾਂ ਨੂੰ ਮਹਾਰਾਜ ਨੇ ਨਾਲ ਲੈ ਲਿਆ ਪਹੁੰਚਤ ਭਏ ਜਾਏ ਤੇ ਹਿਥਾਏ ਗੁਰੂ ਅੰਗਦ ਸਾਹਿਬ ਜੀ ਇਸ ਤਰ੍ਹਾਂ ਅਸੀਂ ਤਿੰਨੇ ਜਾਣੇ ਜਿੱਥੇ ਉਹ ਸੌ ਸੁਹਾਗਣ ਰਹਿੰਦਾ ਸੀ ਉਸ ਥਾਂ ਤੇ ਜਾ ਪਹੁੰਚੇ ਦੋਹਰਾ ਦਰ ਆ ਗਏ ਹੋਇਆ ਠਾਂਡ ਤਬ ਸਵੇਰੇ ਗੁਰੂ ਨਾਨਕ ਸਾਹਿਬ ਜੀ ਨੇ ਦਰਵਾਜ਼ੇ ਦੇ ਅੱਗੇ ਖੜਿਆ ਹੋ ਕੇ ਦੇਖੀ ਭੀੜ ਅਪਾਰ ਦੁਰਬ ਦੇਖਿਆ ਬੜੀ ਲੋਕਾਂ ਦੀ ਤਕੜੀ ਭੀੜ ਹੈ ਅੰਤਰ ਪਰਵਿਰਸ਼ਾ ਕੋ ਨਹੀਂ ਇਹ ਵੀ ਮਹਾਰਾਜ ਦੇਖ ਰਿਹਾ ਵੀ ਘਰ ਦੇ ਅੰਦਰ ਉਹਦੇ ਡੇਰੇ ਦੇ ਅੰਦਰ ਤਾਂ ਕੋਈ ਪ੍ਰਵੇਸ਼ ਨਹੀਂ ਹੁੰਦਾ ਕਰੈ ਤਹਾ ਨਮਸਕਾਰ ਦਰਵਾਜ਼ੇ ਤੇ ਹੀ ਖੜ ਖੜ ਕਰਕੇ ਬੇਅੰਤ ਲੋਕ ਉੱਥੇ ਮੱਥੇ ਟੇਕੀ ਜਾ ਰਹੇ ਚੌਪਈ ਅੰਤਰ ਜਾਣ ਲੱਗੇ ਸ੍ਰੀ ਪ੍ਰਭ ਜਬ ਗੁਰੂ ਮਹਾਰਾਜ ਜਿਸ ਵੇਲੇ ਉਹ ਦਰਵਾਜ਼ੇ ਤੋਂ ਅੰਦਰ ਨੂੰ ਘਰ ਵੱਲ ਨੂੰ ਜਾਣ ਲੱਗੇ ਜੇ ਦਰਬਾਨ ਕਹੇ ਬਚ ਤਿੰਨ ਤਬ ਦਰਵਾਜ਼ੇ ਤੇ ਦਰਬਾਨ ਚੀ ਖੜੋਤੇ ਸੀ ਉਹਨਾਂ ਨੇ ਇਸ ਤਰ੍ਹਾਂ ਕਿਹਾ ਸਤਿਗੁਰੂ ਜੀ ਨੂੰ ਅੰਤਰ ਹੁਕਮ ਜਾਣ ਕੋ ਨਾਹੀ ਫਕੀਰੋ ਘਰ ਦੇ ਅੰਦਰ ਜਾਣ ਦਾ ਉਹ ਸੌ ਸੁਹਾਗਣ ਫਕੀਰ ਦਾ ਹੁਕਮ ਹੈ ਨਹੀਂ ਦਰਪੁਰ ਜਾਰਤ ਕਰ ਮੁਰ ਜਾਹੀ ਆ ਸ਼ਹਿਰ ਦੇ ਲੋਕ ਦਰਵਾਜ਼ੇ ਅੱਗੇ ਯਾਤਰਾ ਕਰਕੇ ਮੱਥਾ ਟੇਕ ਕੇ ਮੁੜ ਜਾਂਦੇ ਗੁਰੂ ਕਹੇ ਤੇਹ ਕੋ ਸੁਧ ਦੀਜੈ ਦੁਆਰਾ ਪਹਿਰੇਦਾਰਾਂ ਨੂੰ ਕਹਿਣ ਲੱਗੇ ਵੀ ਸਾਡੇ ਆਉਣ ਦੀ ਉਹ ਖਬਰ ਸੌ ਸੁਹਾਗਣ ਨੂੰ ਦੇ ਦੇ ਦਰ ਠਾਡੇ ਦਰਵੇਸ਼ ਲਖੀਜੈ ਆ ਕੇ ਸਾਡੇ ਵੱਲੋਂ ਆ ਦਰਵਾਜ਼ੇ ਅੱਗੇ ਤਿੰਨ ਫਕੀਰ ਖੜੋਤੇ ਜਾਣ ਲੈ ਸਮਝ ਲੈ ਤੁਮ ਦਰਸ਼ਨ ਕੀ ਹੈ ਚਿਤ ਚਾਹੀ ਉਸ ਨੂੰ ਆਖ ਵੀ ਤੁਹਾਡੇ ਫਕੀਰ ਦੇ ਦਰਸ਼ਨ ਕਰਨ ਦੀ ਉਹਨਾਂ ਨੂੰ ਜਾਣਾ ਹੈ ਆਏ ਸਹੋਤ ਨ ਆਵੈ ਪਾਹੀ ਆਇਸ ਹੋਏ ਤਾਂ ਆਵੇ ਪਾਹੀ ਸੌ ਸੁਹਾਗਣ ਜੀ ਜੇ ਤੁਹਾਡੀ ਆਗਿਆ ਇਜਾਜ਼ਤ ਹੋਏ ਤਾਂ ਫਿਰ ਉਹ ਪਾਸ ਆ ਜਾਣ ਕੋਲ ਆ ਜਾਣ ਪੁੱਛ ਕੇ ਆਵੇ ਠਾਂਡੇ ਹੋਏ ਦੂਰ ਦਰਬਾਨਾ ਜਿਹੜੇ ਪਹਿਰੇ ਸਾਰ ਸੀ ਉਹਨਾਂ ਨਾਲ ਥੋੜਾ ਜਾ ਦੂਰ ਜਾ ਖੜਿਆ ਹੋ ਕੇ ਜਾਏ ਤਾਹ ਸੋ ਬਚਨ ਬਖਾਨਾ ਉੱਥੇ ਜਾ ਕੇ ਤੇ ਸੌ ਸੁਹਾਗਣ ਨੂੰ ਬਚਨ ਕਿਹਾ ਦਰ ਦਰਵੇਸ਼ ਤੁਮਾਰੇ ਆਏ। ਐਸਾ ਸੁਹਾਗਣ ਫਕੀਰ ਜੀ, ਅੱਜ ਤੁਹਾਡੇ ਦਰਵਾਜ਼ੇ ਤੇ ਤਿੰਨ ਦਰਵੇ ਤਿੰਨ ਫਕੀਰ ਆ ਗਏ। ਮਿਲਣ ਚਾਹੇ ਰਾਵਰ ਅਧਕਾਏ। ਆਪ ਜੀ ਨੂੰ ਕਹਿੰਦੇ ਮਿਲਣ ਦੀ ਬੜੀ ਤਕੜੀ ਚਾਹਨਾ ਰੱਖਦੇ, ਦੋ ਚਾਰ ਬਚਨ ਕਰਨੇ ਤੁਹਾਡੇ ਨਾਲ ਉਹਨਾਂ ਨੇ। ਜੋ ਅਬ ਆਇਸ ਹੋਏ ਤੁਮਾਰੀ। ਐਸਾ ਸੁਹਾਗਣ ਜੀ, ਜਿਸ ਤਰ੍ਹਾਂ ਹੁਣ ਆਪ ਜੀ ਦੀ ਆਗਿਆ ਇਜਾਜ਼ਤ ਹੋਵੇ। ਕਰ ਹੈ ਜਾਰਤ ਆਏ ਅਗਾਰੀ। ਮਹਾਰਾ ਉਹ ਤਿੰਨੇ ਫਕੀਰ ਤੁਹਾਡੀ ਅੱਗੇ ਆ ਕੇ ਤੁਹਾਡੇ ਕੋਲ ਆ ਕੇ ਯਾਤਰਾ ਕਰ ਲੈਣ। ਉੱਤਰ ਦੀਨ ਪਖੰਡੀ ਗਾਡੇ। ਮੇਰਾ ਸੌ ਸਾਗਣ ਮਾੜਾ ਮੋਟਾ ਨੀ, ਤਕੜੀ ਪਖੰਡੀ ਸੀ, ਉਹ ਜਵਾਬ ਦਿੱਤਾ ਉਹਨੇ। ਪਰ ਜੋਹ ਦਰ ਪਰ ਰੱਖ ਠਾਂਡੇ। ਉਹ ਤਿੰਨੇ ਫਕੀਰਾਂ ਨੂੰ ਕਹਿੰਦੇ ਰੋਕ ਕੇ ਰੱਖੋ, ਦਰਵਾਜ਼ੇ ਅੱਗੇ ਰੱਖੋ, ਇਹਨਾਂ ਨੂੰ ਅੰਦਰ ਨਾ ਆਉਣ ਦਿਓ। ਆਜ ਹੋਤ ਮੁਝ ਸ਼ਾਹ ਕੋ ਦਰਸ਼ਨ। ਆਖੋ ਵੀ ਦਰਵੇਸ਼ੋ, ਅੱਜ ਤਾਂ ਖੁਲਾ ਲਾ, ਮੈਨੂੰ ਦਰਸ਼ਨ ਹੋ ਰਹੇ ਆ। ਨਹਿ ਅਬ ਲੋਕਾਂ ਕਿਸ ਇੱਕ ਤਿਸ ਬਿਨ। ਇਸ ਖੁਦਾ ਤੋਂ ਬਗੈਰ ਮੈਂ ਅੱਜ ਕਿਸੇ ਨੂੰ ਨੀ ਵੇਖਣਾ, ਕਿਸੇ ਨਾਲ ਨੀ ਬੋਲਣਾ ਚੱਲਣਾ। ਸੁਣ ਦਰਬਾਨ ਸੋ ਆਏ ਬਖਾਨੇ। ਉਸ ਵੇਲੇ ਪਹਿਰੇਦਾਰਾਂ ਨੇ ਦਰਬਾਨਸ਼ੀਆਂ ਨੇ ਆ ਕੇ ਸਤਿਗੁਰੂ ਜੀ ਨੂੰ ਕਿਹਾ। ਬਿਗਸੇ ਪ੍ਰਭਤਾਬ ਦੰਬਨ ਹਾਨੀ। ਮਾਰਾ ਸੌ ਸਾਗਣ ਤਾਂ ਫਕੀਰ ਕਹਿੰਦਾ ਵੀ ਅੱਜ ਖੁਦਾ ਆ ਰਿਹਾ ਮੇਰੇ ਕੋਲ, ਉਹਦੇ ਨਾਲ ਵਚਨ ਵਿਲਾਸ ਕਰਨੇ, ਉਹਦੇ ਦਰਸ਼ਨ ਕਰਨੇ, ਹੋਰ ਨੀ ਕਿਸੇ ਨਾਲ ਬੋਲਣਾ। ਮਾਰਾ ਹੱਸੇ ਹਨ ਤੇ ਮਰਦਾਨੇ ਦੇ ਸਾਥੀਓ ਕਿਹਾ ਕਛੂ ਨਾ ਇਹਾ ਚਲੋ ਮਰਦਾਨਾ। ਮਰਦਾਨੇ ਤੇ ਕੁਝ ਨੀ ਹੈਗਾ, ਚੱਲ ਵੀ ਆਪਾਂ ਚੱਲੀਏ ਮਾਤਾ ਦੇ ਘਰੇ। ਕੂੜ ਅਡੰਕੂਰ ਅਡੰਬਰ ਸਭ ਪਹਿਚਾਨ। ਇਹ ਵੀ ਮਰਦਾਨਿਆਂ ਦਾ ਕਹਿੰਦੇ ਜਿਹੜਾ ਠਾਠ ਵਾੜ ਜਾ ਕੀਤਾ ਨਾ, ਸਭ ਝੂਠਾ ਮੂਠਾ ਹੀ ਹੈ। ਹੋਏ ਨਸ਼ਟ ਇਨ ਕਪਟ ਜੋਕੀਨੋ। ਕਹਿੰਦੇ ਜਿਹੜਾ ਇਹਨੇ ਛਲ ਫਰੇਬ ਜਾ ਕੀਤਾ, ਇਹ ਹੁਣ ਵੀ ਨਾਸ ਹੋ ਜਾਊ, ਖਤਮ ਹੋ ਬੜਾ ਜੋੜ ਮੇਲਾ ਲੱਗਿਆ ਹੋਇਆ ਸੀ ਉਸਦੇ ਵਿਚ। ਪਰੀ ਲੜਾਈ ਮਹਾ ਕਰਾਲਾ। ਬੜੀ ਭਿਆਨਕ ਲੜਾਈ ਜੀ ਹੋ ਸ਼ੁਰੂ ਹੋ ਗਈ। ਚੌਹ ਦਿਸ਼ਮਹਿ ਚਮਕਹਿ ਸ਼ਮਸ਼ੇਰਾ। ਇਹ ਚਾਰ ਸ਼ਪੇਰੇ ਕਿਰਪਾਨਾਂ ਹੀ ਕਿਰਪਾਨਾਂ ਲਿਚਕਣ ਲੱਗ ਪਈਆਂ, ਚਮਕਣ ਲੱਗ ਪਈਆਂ। ਦਰ ਪਰ ਸਰੋਣਤ ਗੇਰੇ ਕਨੇਰਾ। ਦਰਵਾਜ਼ੇ ਉੱਪਰ ਬੜਾ ਭਾਰੀ ਕਹਿੰਦੇ ਲਹੂ ਡਿੱਗ ਰਿਹਾ। ਕੱਟੇ ਕਿਤਕ ਹੋਇਆ ਮਿਰਤਕ ਪਰਹੀ। ਕਹਿੰਦੇ ਕੱਟੇ ਵੱਡੇ ਹੋਏ ਮਰੇ ਪਏ ਆ ਦਰਵਾਜ਼ੇ। ਕੇਤਕ ਘਾਇਲ ਘੂਮਤ ਫਿਰਹੀ। ਜਿਹੜੇ ਜ਼ਖਮੀ ਹੋਏ ਉੱਥੇ ਕਹਿੰਦੇ ਉੱਥੇ ਲਿਟਦੇ ਫਿਰਦੇ। ਬਹਰੋ ਲੂਟ ਪਰੀ ਤੇ ਥਾਈ। ਲੜਾਈ ਤੋਂ ਬਾਹਰ ਕਹਿੰਦੇ ਉੱਥੇ ਕਹਿੰਦੇ ਬੜੀ ਲੁੱਟ ਪੈ ਗਈ, ਲੁੱਟਣ ਲੱਗ ਪਏ। ਬਲੀ ਖਸੋਟਾ ਹੈ ਵਸਤ ਪਰਾਈ। ਤਕੜੇ ਲੋਕ ਦੂਜਿਆਂ ਦੀਆਂ ਚੀਜ਼ਾਂ ਕਹਿੰਦੇ ਖੋਈ ਲੁੱਟੀ ਪੁੱਟੀ ਜਾਂਦੇ। ਜਹ ਦੰਬੀ ਕੋ ਸਦਨ ਸੁਹਾਵਨ। ਸੌ ਸਾਗਣ ਵੱਡੇ ਪਖੰਡੀ ਦਾ ਕਹਿੰਦੇ ਘਰ ਬੜਾ ਚੰਗਾ ਸੋਹ ਸੀ, ਰੰਗ ਰੂੰਗ ਨਾਲ ਕੀਤਾ ਹੋਇਆ ਸੀ, ਲਿਸ਼ਕਾਇਆ ਹੋਇਆ ਸੀ। ਨਰ ਪਹੁੰਚੇ ਤਹ ਵਸਤ ਲਿਆਵਨ। ਇਹਦੇ ਘਰ ਦੀਆਂ ਵਸਤੂਆਂ ਲੁੱਟਣ ਵਾਸਤੇ ਕਹਿੰਦੇ ਉੱਥੇ ਕੁਝ ਲੋਕ ਵੀ ਆ ਪਹੁੰਚੇ ਤਕੜੇ। ਸਰਬ ਸਮਾਜ ਹੁਤੋ ਤਿਸ ਕੇਰਾ। ਜਿਹੜਾ ਸੌ ਸੁਹਾਗਣ ਦਾ ਬੜਾ ਸਾਜੋ ਸਮਾਨ ਇਕੱਠਾ ਕੀਤਾ ਸੀ ਐਵੇਂ ਪਖੰਡ ਕਰ ਕਰਕੇ। ਲੂਟ ਲੀਨ ਤਬ ਹੀ ਬਿਨ ਦੇਰਾ। ਲੋਕਾਂ ਨੇ ਕਹਿੰਦੇ ਬਿਨਾਂ ਦੇਰ ਤੋਂ ਸਭ ਕੁਛ ਹੀ ਲੁੱਟ ਪੁੱਟ ਲਿਆ, ਜੋ ਕਿਸੇ ਦੇ ਹੱਥ ਹੋਇਆ ਲੈ ਗਏ ਚੁੱਕ ਕੇ। ਤਖਤ ਧਸੇ ਨਰ ਪੌਰ ਅੰਧਾਰੀ। ਕਹਿੰਦੇ ਇਹੋ ਜਿਹੇ ਵੀ ਸੀ ਦਰਵਾਜ਼ੇ ਨੂੰ ਧੱਕੇ ਜੇ ਮਾਰਦੇ, ਕਹਿੰਦੇ ਇਸ ਤਰ੍ਹਾਂ ਕਹਿੰਦੇ ਅੰਦਰ ਵੜ ਗਏ ਜ਼ਬਰਦਸਤੀ। ਮੰਚ ਪਰ ਬਾਲਾ ਏਕ ਸੁੰਦਾਰੀ। ਇਧਰ ਸੌ ਸੁਹਾਗਣ ਕਹਿੰਦੇ ਆ ਪਖੰਡੀ ਕਿਹਦੇ ਦਰਸ਼ਨ ਕਿਹਦੇ ਨਾਲ ਗੱਲਾਂ ਕਰ ਰਿਹਾ ਸੁਣ ਲੋ। ਕਹਿੰਦੇ ਇੱਕ ਪਣਗ ਉੱਪਰ ਸੋਹਣੀ ਇਸਤਰੀ ਬੈਠੀ ਹੈ ਸ਼ਿੰਗਾਰ ਲਾ। ਸੱਠ ਤੇ ਸਾਥ ਕੇਲ ਕਰ ਐਸੇ। ਮੂਰਖ ਕਹਿੰਦੇ ਉਹਦੇ ਨਾਲ ਤਰ੍ਹਾਂ ਤਰ੍ਹਾਂ ਦੀ ਕ੍ਰੀੜਾ ਜਾ ਕਰ ਰਿਹਾ ਹੈ। ਬਹੁ ਕਾਮੀ ਨਰ ਕਰ ਤੋ ਸੋ ਜੈਸੇ, ਬਹੁਤਾ ਵਿਸ਼ਾਈ ਪੁਰ ਕਰਦਾ ਕਾਮੀ ਕਰਦਾ ਇਸ ਤਰ੍ਹਾਂ ਕਰ ਰਿਹਾ। ਨਰ ਦੇਖਤ ਤੈ ਕੁਪਤ ਵਿਸੇਖਾ, ਇਹਦੇ ਵੱਲੇ ਵੇਖ ਕੇ ਜਿਹੜੇ ਲੋਕ ਬਹੁਤੇ ਕ੍ਰੋਧ ਵਿੱਚ ਹੀ ਆ ਗਏ। ਮਾਰੋ ਮਾਰ ਪਾਜ ਇਸ ਭੇਖਾ, ਇਹਦਾ ਪਖੰਡ ਦਾ ਭਾਵ ਭੇਖ ਸੀ ਧਾਰਿਆ ਹੋਇਆ, ਮਾਰੋ ਇਹਦੇ ਚੰਗੀ ਤਰ੍ਹਾਂ ਮਰ, ਚੰਗੀ ਤਾਰ ਮਾਰ ਟਾਈਗਰ ਤਕੜਾ ਝਾਟਾ ਛਕਾਓ ਵੀ ਇਹਨੂੰ। ਲਸ਼ਟਕ ਮਾਰ ਗਲੰਥ ਨਿਕਾਰਾ, ਨੇ ਕਹਿੰਦੇ ਚੰਗੀ ਤਰ੍ਹਾਂ ਡਾਂਗ ਮਾਰ ਕੇ ਘਰ ਤੋਂ ਫੜ ਲਿਆ ਤੇ ਬਾਹਰ ਕੱਢਤਾ। ਲੂਟ ਲੇ ਹੋ ਕੈ ਜਿਤਕ ਪਸਾਰਾ, ਜਿੰਨਾ ਕਹਿੰਦੇ ਇਹਦਾ ਸਾਜੋ ਸਮਾਨ ਸਭ ਕੋਈ ਲੁੱਟ ਪੁੱਟ ਲਿਆ ਹੈ। ਦੋਹਰਾ ਜੜ ਚੇਤਰ ਜਗ ਈਸ ਕੀ, ਹਾਂ ਕਵੀ ਸੰਤੋਖ ਸਿੰਘ ਜੀ ਭਾਈ ਬਾਲਾ ਕਹਿੰਦੇ ਜੋ ਗੁਰੂ ਨਾਨਕ ਸਾਹਿਬ ਸੰਸਾਰ ਦੇ ਮਾਲਕ ਹੈ, ਜੜ ਤੇ ਚੇਤਨ ਦੇ ਮਾਲਕ ਹਨ, ਜਿੰਨੇ ਆ ਜੜ ਹਨ ਦਰਖਤ ਹੋ ਧਰਤੀ ਤੇ ਚੇਤਨ ਜਿਹੜੇ ਕੋਈ ਤਰਨ ਫਿਰਨ ਵਾਲੇ ਹਰਕਤ ਕਰਨ ਵਾਲੇ ਜੀ ਮਾਲਕ ਹਨ ਪਰਮੇਸ਼ੁਰ ਗੁਰੂ ਨਾਨਕ ਸਾਹਿਬ ਜੀ ਦੀ ਕਰੀ ਅਵਗਿਆ ਜਾ ਹੈ। ਜਿਸ ਕਹਿੰਦੇ ਪਖੰਡੀ ਹੈ ਸੌ ਸੁਹਾਗਣ ਨੇ ਨਰਾਦਰੀ ਕੀਤੀ ਬੇਅਰਬੀ ਕੀਤੀ ਹੈ, ਹਾਲ ਬੁਰਾ ਤੇ ਹੋਤ ਪਾ, ਕਹਿੰਦੇ ਉਹ ਪਖੰਡੀ ਦਾ ਬੜਾ ਭੈੜਾ ਹਾਲ ਹੋ ਗਿਆ, ਬੁਰਾ ਹਾਲ ਹੋ ਗਿਆ। ਅਚਰਜ ਮਾਨੋ ਨਾ ਹੈ, ਇਹ ਫਕੀਰ ਸੀ ਵੀ ਇਹ ਕਿਉਂ ਹੋਇਆ, ਕਹਿੰਦੇ ਅਚਰਜੀ ਤਾਂ ਨਾ ਕੋਈ ਮਨੋ ਹੈਰਾਨੀ ਨਾ ਕਰਨੋ, ਜਿਹੜਾ ਪਰਮੇਸ਼ਰ ਨੂੰ ਗੁਰੂ ਨਾਨਕ ਨਾਲ ਬੋਲਦਾ ਚੱਲਦਾ ਨਹੀਂ ਉਹਨਾਂ ਨੂੰ ਨੀ ਕਹਿੰਦਾ, ਤੁਰੇ ਕਹਿੰਦੇ ਪਖੰਡੀ ਦਾ ਬੁਰਾ ਹਾਲ ਫਿਰ ਹੋਣਾ ਹੀ ਹੈ। ਚੌਪਈ ਝੰਡੇ ਕੋ ਨਿਸ਼ਾਨ ਲੈ ਗਯੋ, ਕੋਈ ਕਹਿੰਦੇ ਜਿਹੜਾ ਝੰਡੇ ਦਾ ਫਰਲਾ ਜਾ ਕਹਿੰਦੇ ਲਾ ਕੇ ਲੈ ਗਿਆ, ਨਾਲੇ ਝੰਡਾ ਜਾ ਵੀ ਲੱਗਿਆ ਚੁੱਕ ਕੇ। ਕੋ ਚੜਾਵਾ ਲੂਟਤ ਪਯੋ, ਜਿਹੜਾ ਇਹਦੇ ਦਰਵਾਜੇ ਕੋ ਲੋਕ ਜਾ ਚੜਾਵਾ ਰਪਰਾਇਆ ਹੋਇਆ, ਲੀੜੇ ਕੱਪੜੇ ਜੇ ਸਭ ਚੁੱਕ ਕੇ ਚੱਲਦੇ ਬਣੇ। ਤੇ ਕੋ ਕਿਨਹੂ ਲੀਨ ਭਰਿਆ, ਕਿਸੇ ਨੇ ਜੀਰੇ ਤੇ ਕਹਿੰਦੇ ਬਣਿਆ ਬੈਠਾ ਸੀ ਨਾ ਫਕੀਰ ਸੌ ਸੁਹਾਗਣ, ਉਹ ਕਹਿੰਦੇ ਪੰਗ ਵੀ ਚੁੱਕ ਲਿਆ। ਨਰ ਭਾਜੇ ਮਨ ਮਾਨ ਅਤੰਕਾ, ਲੋਕ ਕਹਿੰਦੇ ਡਰ ਜਾ ਮਨ ਕੇ ਭੱਜ ਗਏ ਵੀ ਇਹ ਫਕੀਰ ਨੂੰ ਤਾਂ ਕੁੱਟ ਰਹੇ ਹੈ ਤੇ ਕਿਤੇ ਸਾਡੇ ਨਾਲ ਛਿੱਤਰ ਬੋਲਾ ਕਰਨਾ, ਤਕੜੇ ਲੋਕ ਭੱਜ ਗਏ ਉਹ ਵੀ ਇਹਦੇ ਨਾਲ ਦੇ ਸਾਥੀ ਪਹਿਰੇਦਾਰ ਜੀ ਪੱਤਰੇ ਬਾਚ ਗਏ। ਭੂਖਨ ਬਸਤਰਾ ਦੇ ਕਥੋ ਜੋ, ਜਿਹੜੇ ਘਰ ਦੇ ਵਿੱਚ ਗਹਿਣੇ ਬਸਤਰ ਕੱਪੜੇ ਪਏ ਸੀ, ਤਿਹ ਚਿੰਨ ਸਰਬ ਖਸੋਟੇ ਸੋ, ਜਿਹੜੇ ਲੋਕ ਉਹਨਾਂ ਨੇ ਆ ਕੇ ਸਾਰੇ ਕਹਿੰਦੇ ਲੁੱਟ ਪੁੱਟ ਲੈ ਖੋ ਖਿੰਜ ਲੈ, ਕਹਿਣ ਲੱਗੇ ਇਹ ਹੁਤੋ ਪਖੰਡੀ, ਵਿੱਚ ਹੀ ਕਹਿਣ ਲੱਗੇ ਵੀ ਇਹ ਤਾਂ ਸੌ ਸੁਹਾਗਣ ਬੜਾ ਤਕੜਾ ਪਖੰਡੀ ਸੀ, ਨਾ ਉਹ ਸੁਹਾਗਣ ਹੈ ਇਹੋ ਰੰਡੀ, ਨਾ ਆਪਣੇ ਸੌ ਸੁਹਾਗਣ ਰਾਇਆ ਰਹਾਇਆ ਹੋਇਆ ਸੀ, ਹੈ ਤਾਂ ਰੰਡੀ ਤੀਮੀ ਵਰਗਾ ਸੀ। ਕਰਿਓ ਕਰਿਓ ਗੁਰ ਕੋ ਸਰਬ ਸਮਾਜਾ, ਕਹਿੰਦਾ ਝੂਠਾ ਮੂਠਾ ਨੇ ਸਾਜੋ ਸਮਾਨ ਜਪਾਇਆ ਹੋਇਆ ਸੀ। ਉਗਰ ਗਯੋ ਅਬ ਜਾ ਕੋ ਪਾਜਾ, ਇਹਦਾ ਜਿਹੜਾ ਠਾਠ ਵਾੜ ਜਾ ਆਪਣਾ ਪਖੰਡ ਜਾ ਕੀਤਾ ਉਹਦਾ ਪਰਦਾ ਖੁੱਲ ਗਿਆ ਹੈ। ਕਰ ਹੈ ਨਿਰਾਦਰ ਸਭ ਨਾਰ ਤੇਹ ਕੋ, ਇੰਨੇ ਲੋਕ ਕਹਿੰਦੇ ਸੌ ਸੁਹਾਗਣ ਦਾ ਨਿਰਾਦਰ ਜਾ ਕਰਦੇ, ਧੱਕੇ ਜੇ ਮਾਰਦੇ ਗਾਲਾਂ ਜੀ ਕੱਢਦੇ ਇਸ ਨੂੰ। ਬੰਦਨ ਕਰਤ ਪ੍ਰੀਤ ਕਰ ਜਿਹ ਕੋ, ਕਹਿੰਦੇ ਲੋਕ ਬੜੇ ਕਹਿੰਦੇ ਪ੍ਰੀਤੀ ਨਾਲ ਮੱਥੇ ਟੇਕਦੇ ਸੀ, ਅਜੇ ਧੱਕੇ ਮਾਰਦੇ ਗਾਲਾਂ ਕੱਢਦੇ ਆ ਵੀ ਇਹੋ ਜਿਹਾ ਬਦਮਾਸ਼ ਹੈ ਤੂੰ ਬਈ। ਮੰਦ ਮਤੀ ਤਬ ਮਨ ਮਹਿ ਜਾਣੇ, ਉਸ ਵੇਲੇ ਜਿਹੜਾ ਭੈੜੀ ਮਤ ਵਾਲਾ ਫੇਰ ਸੌ ਸੁਹਾਗਣੇ ਨੇ ਮਨ ਵਿੱਚ ਜਾਣ ਲਿਆ। ਤਦੋਂ ਵਹਿਰ ਹੁਤੇ ਕੋ ਸੰਤ ਮਹਾਨੇ, ਜਿਹੜੇ ਬਾਹਰ ਬਾਹਰ ਆਏ ਸੀ ਨਾ ਸਾਧੂ ਸੰਤ ਚੰਗੇ ਸਿਆਣੇ ਸੀ ਬੜੀ ਕਮਾਈ ਵਾਲੇ ਸੀ। ਕੀਨ ਨਿਰਾਦਰ ਮੈਂ ਤੇ ਨਕੇਰਾ, ਉਹਨਾਂ ਮਹਾਤਮਾ ਦਾ ਮੈਂ ਪਖੰਡੀ ਨੇ ਬੜਾ ਨਿਰਾਦਰ ਅਪਮਾਨ ਕੀਤਾ। ਆਦਰ ਸਰਬ ਗਯੋ ਤਬ ਮੇਰਾ, ਨਿਰਾਦਰ ਬੇਅਦਬੀ ਕਰਨ ਕਰਕੇ ਮੇਰਾ ਅੱਜ ਕਹਿੰਦੇ ਆ ਲੋਕਾਂ ਵਿੱਚ ਸਤਿਕਾਰ ਚੱਲਿਆ ਗਿਆ, ਮੈਨੂੰ ਕੱਟਤਾ ਮਾਰ ਮਾਰ ਕੇ। ਲੱਜਤ ਹੋਇਓ ਫਿਰਤ ਨਗਰ ਮੈਂ, ਫਿਰ ਵੀ ਬੇਸ਼ਰਮ ਜਿਹਾ ਹੋਇਆ ਹੋਇਆ ਉੱਥੇ ਨਸ਼ਹਿਰੇ ਪਿੰਡ ਵਿੱਚ ਹੀ ਬਿਖਰੀ ਜਾਂਦਾ ਜਾਵੇ ਕਿੱਧਰ ਨੂੰ। ਕੋ ਨਹ ਜਾਵਨ ਦੇ ਨਿਜ ਘਰ ਮੈਂ, ਕੋਈ ਵੀ ਆਪਣੇ ਘਰ ਦੇ ਵਿੱਚ ਨੀ ਇਹਨੂੰ ਵੰਡ ਦਿੰਦਾ ਜਾਣ ਦਿੰਦਾ, ਬਾਹਰ ਹੀ ਧੱਕੇ ਮਾਰਦੇ। ਏਕ ਨਿਸਾ ਬਸ ਕਰ ਤੇ ਹਿਥਾਈ, ਇੱਧਰ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਬਜ਼ੁਰਗ ਮਾਤਾ ਦੇ ਘਰ ਦੇ ਵਿੱਚ ਇੱਕ ਰਾਤ ਰਹੇ। ਅਗਰ ਯਕੀਨੋ ਗਮਨ ਗੁਸਾਏ, ਅਗਲੇ ਦਿਨ ਕਹਿੰਦੇ ਅੱਗੇ ਨੂੰ ਚਲੇ ਗਏ ਸੰਸਾਰ ਦੇ ਮਾਲਕ। ਮੂਲਾ ਮਰਦਾਨਾ ਮੈਂ ਸੰਗਾ, ਬਾਲਾ ਜੀ ਕਹਿੰਦੇ ਇੱਕ ਤਾਂ ਮੂਲਾ ਹੈ ਸਿਆਲਕੋਟ ਦਾ, ਦੂਜਾ ਮਰਦਾਨਾ ਹੈ, ਤੀਜਾ ਕਹਿੰਦੇ ਭਾਈ ਬਾਲਾ ਮੈਂ ਨਾਲ ਹੈ। ਪਿੱਛੇ ਪ੍ਰਸਥਾਨੇ ਸੋ ਉਮੰਗਾ, ਤਿੰਨੇ ਜਾਣੇ ਅਸੀਂ ਪਿੱਛੇ ਪਿੱਛੇ ਬੜੇ ਚਾਰ ਸ਼ਾਹ ਨਾਲ ਚਲੇ ਜਾ ਰਹੇ। ਉੱਚ ਜਹਾਂ ਸੈਯਦ ਬਹੁ ਬਾਸੀ, ਬਹਾਵਲਪੁਰ ਦੀ ਰਿਹਾਸ ਵਿੱਚ ਉੱਚ ਜਾਤੀ ਦੇ ਸੱਜਤ ਰਹਿੰਦੇ। ਤਹ ਪਹੁੰਚੇ ਸਤਿਗੁਰ ਅਬਿਨਾਸੀ, ਨਾਸ ਤੋਂ ਰਹਿਤ ਪਰਮੇਸ਼ਰ ਦਾ ਸਰੂਪ ਗੁਰੂ ਨਾਨਕ ਸਾਹਿਬ ਜੀ ਉਹ ਸਜਦਾ ਵਿੱਚ ਜਾ ਪਹੁੰਚੇ। ਵਹਿਰ ਨਗਰ ਤੇ ਆਸ਼ਰਮ ਲਾਈ, ਗੁਰੂ ਮਹਾਰਾਜ ਨੇ ਬਾਰ ਬਾਰ ਹੀ ਇਸ ਤਰ੍ਹਾਂ ਕਹਿੰਦੇ ਉਹ ਟਿਕ ਡੇਰਾ ਜਾ ਲਾਇਆ ਹੈ। ਬੈਠ ਗਏ ਪੁਨ ਨਿਸ ਹੋਇ ਆਈ, ਬੈਠ ਗਏ ਸੂਰਜ ਛਿਪ ਗਿਆ ਰਾਤ ਜੀ ਹੋਏ ਆਈ। ਵੱਡੀ ਭੋਰ ਤੇ ਕਰ ਇਸ਼ਨਾਨਾ, ਵੱਡੇ ਸਵੇਰੇ ਉੱਠ ਕੇ ਆਪ ਜੀ ਨੇ ਸਾਜਰੇ ਇਸ਼ਨਾਨ ਕਰ ਲਿਆ। ਭਨ ਗਿਰਾ ਉੱਚੀ ਧੁਨ ਕਾਨਾ, ਮਹਾਰਾ ਉੱਚੀ ਆਵਾਜ਼ ਨਾਲ ਬਾਣੀ ਪੜ ਰਹੇ। ਤਬ ਇੱਕ ਸਿੰਧੀ ਤੇ ਚੱਲ ਆਇਓ, ਤੇ ਕਹਿੰਦੇ ਜਿਹੜਾ ਸਿੰਧੀ ਹੈ ਸਿੰਧ ਵਿੱਚ ਰਹਿਣ ਵਾਲਾ ਸੀ, ਇੱਥੇ ਰਹਿੰਦਾ ਸੀ, ਉਹ ਸਿੰਧੀ ਚੱਲ ਕੇ ਆਇਆ। ਸੁਣਨ ਹੇਤ ਠਹਿਰਿਓ ਲਿਓ, ਗੁਰੂ ਮਹਾਰਾਜ ਦਾ ਬਾਣੀ ਪੜ ਰਹੇ ਆ ਉਸ ਵੇਲੇ ਕਹਿੰਦੇ ਸੁਣਨ ਵਾਸਤੇ ਇਸਨੇ ਹਿਤ ਲਿਓ ਲਾਇਓ, ਕਹਿੰਦੇ ਸੁਣਨ ਵਾਸਤੇ ਠਹਿਰ ਗਿਆ, ਪ੍ਰੇਮ ਜਾ ਲਾਇਆ ਬਾਣੀ ਸੁਣ ਲਈ। ਬਚਨ ਸੁਣਤ ਸਮਝਤ ਭਲ ਰੀਤੀ, ਗੁਰੂ ਮਹਾਰਾਜ ਬਾਣੀ ਦੇ ਬਚਨ ਸੁਣ ਰਿਹਾ ਹੈ ਤੇ ਚੰਗੀ ਰੀਤੀ ਨਾਲ ਉਹਦੇ ਅਰਥ ਵੀ ਸਮਝ ਰਿਹਾ ਹੈ। ਰਹਿਓ ਠਾਂਡ ਹੋਇ ਉਰ ਮਹਿ ਉਰ ਧਾਰ ਪ੍ਰੀਤੀ, ਪ੍ਰੀਤੀ ਜੀ ਧਾਰ ਕੇ ਉੱਥੇ ਹੀ ਵਰਸ ਖੜੋਤਾ ਰਿਹਾ, ਬਾਣੀ ਸੁਣਦਾ ਰਿਹਾ ਗੁਰੂ ਮਹਾਰਾਜ ਦੀ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰੂ ਨਾਨਕ ਸਾਹਿਬ ਜੀ ਨੇ ਇਹ ਤੁਕ ਜੀ ਪੜ੍ਹੀ ਹੈ ਵੀ ਜਿਹੜਾ ਗੁਰਮੁਖ ਹੈ ਉਹ ਕਦੇ ਨਾਦੂ ਬ੍ਰਹਮ ਵੀ ਜੁੜਦਾ ਹੈ, ਕਦੇ ਇਸੇ ਤਰ੍ਹਾਂ ਜਿਹੜਾ ਗੁਰਮੁਖ ਹੈ ਉਹ ਵਾਹਿਗੁਰੂ ਦਾ ਜਿਹੜਾ ਵੇਦਾਂ ਕੀ ਗਿਆਨ ਹੈ ਉਹਦੇ ਵਿੱਚ ਭੇਦ ਹੁੰਦਾ, ਬ੍ਰਹਮ ਨੂੰ ਜਾਣਦਾ ਹੈ। ਜਬ ਇਹ ਉਚਰਿਓ ਪ੍ਰਭੂ ਅਭੇਦੰ, ਗੁਰੂ ਮਹਾਰਾਜ ਜੋ ਅਭੇਦ ਤੋਂ ਰਹਿਤ ਉਹਨਾਂ ਨੇ ਤੁਕ ਜੀ ਪੜ੍ਹੀ ਵੀ ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ, ਇਸ ਤਰ੍ਹਾਂ ਦੀਆਂ ਤੁਕਾਂ ਜੀਆਂ ਪੜ੍ਹੀਆਂ ਹਨ। ਅਰਥ ਨ ਸਮਝ ਸਕਿਓ ਕਛ ਤਾਹੀ, ਇਹ ਜਿਹੜਾ ਸਿੰਧੀ ਸੀ ਨਾ ਉਹ ਇਹਨਾਂ ਤੁਕਾਂ ਦੇ ਅਰਥ ਨਾ ਕੋਈ ਸਮਝ ਸਕਿਆ ਚੰਗੀ ਤਰ੍ਹਾਂ। ਰਹਿਓ ਵਿਚਾਰ ਬਹੁਤ ਮਨ ਮਾਹੀ, ਆਪਣੇ ਮਨ ਦੇ ਵਿੱਚ ਭਾਵੇਂ ਬਹੁਤਾ ਸੋਚ ਵਿਚਾਰ ਰਿਹਾ ਪਰ ਅਰਥਾਂ ਦੀ ਸੂਝ ਪੂਰੀ ਨੀ ਇਹਨੂੰ ਆਈ ਹੈ। ਸੁਣ ਸਭ ਬਾਣੀ ਗਇਓ ਬਹੋਰੀ, ਜੋ ਗੁਰੂ ਨਾਨਕ ਸਾਹਿਬ ਜੀ ਨੇ ਜਪ ਬਾਣੀ ਪੜ੍ਹੀ ਹੈ ਸਾਰੀ ਇਹਨੇ ਸੁਣੀ ਹੈ ਫਿਰ ਉੱਥੋਂ ਚਲਿਆ ਗਿਆ। ਤਾਂ ਕੋ ਪੀਰ ਹੁਤੋ ਜਿਸ ਠਾਰੀ, ਸਿੰਧੀ ਦਾ ਜਿੱਥੇ ਉਹ ਪੀਰ ਸੀ ਜਿਸਦਾ ਨਾਮ ਸੀ ਜਲਾਲ, ਉਹ ਜਲਾਲਦੀਨ ਪੀਰ ਦੇ ਕੋਲ ਜਿੱਥੇ ਰਹਿੰਦਾ ਸੀ ਉੱਥੇ ਚਲਿਆ ਗਿਆ ਇਹ ਸਿੰਧੀ। ਤਿਸ ਪਦ ਕੋ ਕਰ ਕੰਠ ਵਿਚਾਰਤ, ਗੁਰਮੁਖ ਨਾਦੋਂ ਗੁਰਮੁਖ ਵੇਦੋਂ ਗੁਰਮੁਖ ਰਹਿਆ ਸਮਾਈ, ਇਹ ਜਿਹੜਾ ਪਦ ਹੈ ਇਹਨੂੰ ਹੈ ਕੰਠ ਕਰਕੇ ਜਵਾਨੀ ਯਾਦ ਕਰਕੇ ਵਿਚਾਰ ਰਿਹਾ ਹੈ ਸਿੰਧੀ। ਸੰਸਾ ਵਿਖਾ ਹੋਤ ਅਤ ਆਰਤ, ਇਹਦੇ ਮਨ ਵਿੱਚ ਕਹਿੰਦੇ ਬੜਾ ਸੰਸਾ ਹੋ ਰਿਹਾ ਤੇ ਬੜਾ ਵਿਆਕਲ ਜਿਹਾ ਹੋ ਰਿਹਾ, ਘਬਰਾ ਰਿਹਾ ਵੀ ਇਹਦਾ ਪਤਾ ਨੀ ਲੱਗਦਾ ਵੀ ਗੁਰਮੁਖ ਨਾਦੋਂ ਗੁਰਮੁਖ ਵੇਦੋਂ ਦੀ ਕੀ ਮਹਿਨੇ ਹਨ। ਬੂਜਤ ਪੀਰ ਬਿਲਮ ਕਿਉਂ ਲਾਈ, ਇਧਰ ਜਿਹੜਾ ਜਲਾਲਦੀਨ ਪੀਰ ਪੁੱਛਣ ਲੱਗਿਆ ਵੀ ਸਿੰਧੀ ਸੇਵਕਾ ਕਿਉਂ ਅੱਜ ਦੇਰੀ ਲਾਈ ਹੈ, ਮਿਲਿਓ ਕਹਿ ਬੈਸਾ ਜਾਈ, ਤੈਨੂੰ ਕਿਹੜਾ ਕੌਣ ਕੌਣ ਕੋਈ ਮਿਲ ਗਿਆ ਸੀ, ਕਿਹਦੇ ਕੋਲ ਤੂੰ ਜਾ ਕੇ ਬੈਠ ਰਿਹਾ। ਸਿੰਧੀ ਭਾਖੈ ਤਿਹ ਕੇ ਤੀਰ। ਜਿਹੜਾ ਸਿੰਧੀ ਸੇਵਕ ਹੈ ਕਹਿਣ ਲੱਗਿਆ, ਹੇ ਜਲਾਲ ਦੀਨ ਜੀ ਉਸਦੇ ਕੋਲ ਦੇਖਿਓ ਹਿੰਦੂ ਏਕ ਫਕੀਰ। ਹਿੰਦੂਆਂ ਦੇ ਵਿੱਚੋਂ ਇੱਕ ਮੈਂ ਫਕੀਰ ਦੇਖਿਆ ਹੈ ਉਸਦੇ ਕੋਲ, ਤੇ ਕੀ ਸੁਣਤ ਰਹਿਓ ਮੈਂ ਬਾਣੀ। ਮੁੱਖੋਂ ਕੋਈ ਬਾਣੀ ਪੜਦਾ ਸੀ, ਮੈਂ ਉਹਨਾਂ ਦੀ ਬਾਣੀ ਸੁਣਦਾ ਰਿਹਾ। ਮੁਕਤ ਦੇ ਨਹਾਰੀ ਗੁਣ ਖਾਨੀ, ਉਹਨਾਂ ਦੀ ਜਿਹੜੀ ਬਾਣੀ ਸੀ ਗੁਣਾਂ ਦੀ ਖਾਨ ਸੀ ਤੇ ਮੁਕਤੀ ਦੇਣ ਵਾਲੀ ਹੈ ਸੀ। ਇੱਕ ਪਦ ਕੋ ਨਾ ਮਾਇਨਾ ਆਇਓ। ਫਿਰ ਵੀ ਜਲਾਲਦੀਨ ਪੀਰ ਜੀ, ਇੱਕ ਜਿਹੜੀ ਤੁਕ ਦਾ ਅਰਥ ਮੈਥੋਂ ਨਹੀਂ ਹੋਇਆ, ਮੈਨੂੰ ਉਹਦੀ ਸਮਝ ਨਹੀਂ ਪਈ। ਭਲੇ ਵਿਚਾਰਿਓ ਭੇਦ ਨ ਪਾਇਓ। ਚੰਗੀ ਤਰ੍ਹਾਂ ਭਾਵੇਂ ਵਿਚਾਰਿਆ ਪਰ ਉਹਦਾ ਭੇਦ ਨਹੀਂ ਪਾਇਆ ਵੀ ਗੁਰਮੁਖ ਨਾਦੋਂ ਬੇਦ, ਗੁਰਮੁਖ ਬੇਦੋਂ ਗੁਰਮੁਖ ਰਹਿਆ ਸਮਾਈ, ਇਹਦੇ ਸਹੀ ਸਹੀ ਮੈਨੇ ਅਰਥ ਕੀ ਹਨ। ਅਸ ਕਹਿ ਪੁੰਨ ਤੁਕ ਦੀਨ ਬਤਾਏ। ਇਸ ਤਰ੍ਹਾਂ ਪੀਰ ਨੂੰ ਕਹਿ ਕੇ ਫਿਰ ਉਹ ਜਿਹੜੀ ਤੁਕ ਜੀ ਇਹਨੇ ਪੀਰ ਨੂੰ ਵੀ ਸੁਣਾ ਦਿੱਤੀ ਹੈ ਵੀ ਆਹ ਤੁਕ ਹੈ, ਗੁਰਮੁਖ ਨਾਦੋਂ ਗੁਰਮੁਖ ਬੇਦੋਂ ਗੁਰਮੁਖ ਰਹਿਆ ਸਮਾਈ। ਸੁਣ ਤੋ ਪੀਰ ਨੇ ਗਿਰਾ ਅਲਾਈ। ਜੋ ਸਿੰਧੀ ਸੇਵਕ ਤੋਂ ਸੁਣ ਕੇ ਜਲਾਲ ਜਲਾਲ ਦੀਨ ਪੀਰ ਇਸਨੇ ਬਚਨ ਬਾਣੀ ਕਿਹਾ, ਬਿਨੇ ਕਰੋ ਇੱਕ ਬਾਰ ਲਿਆਵੋ। ਸਿੰਧੀ ਸੇਵਕ ਬੇਨਤੀ ਕਰਕੇ ਇੱਕ ਵਾਰੀ ਉਹਨਾਂ ਦਰਵੇਸ਼ਾਂ ਨੂੰ ਮੇਰੇ ਕੋਲ ਲਿਆਈ, ਤੇ ਕੋ ਦਰਸ਼ਨ ਮੋਹਿ ਕਰਾਵੋ। ਦਰਵੇਸ਼ਾਂ ਦੇ ਇੱਥੇ ਲਿਆ ਕੇ ਮੈਨੂੰ ਵੀ ਦਰਸ਼ਨ ਕਰਵਾ ਦੇ। ਸੁਣ ਕੇ ਸਿੰਧੀ ਗਯੋ ਬਹੋਰੀ। ਇਸ ਤਰ੍ਹਾਂ ਜਲਾਲਦੀਨ ਪੀਰ ਤੋਂ ਸੁਣ ਕੇ ਸਿੰਧੀ ਸੇਵਕ ਫੇਰ ਚਲਿਆ ਗਿਆ। ਨਮੋ ਕਰੀ ਪ੍ਰਭ ਕੋ ਕਰ ਜੋਰੀ। ਨਵੇਂ ਹੱਥ ਜੋੜ ਕੇ ਪਹਿਲਾਂ ਨਮਸਕਾਰ ਕੀਤੀ ਸਤਿਗੁਰਾਂ ਨੂੰ। ਠਾਂਡੋ ਭਇਓ ਦੀਨ ਮਨ ਹੋਇਓ। ਦੇਹ ਚ ਬਹੁਤ ਨਿਮਰਤਾ ਸਹਿਤ ਹੋ ਕੇ ਖੜਾ ਹੋਇਆ। ਇਸ ਪ੍ਰਕਾਰ ਕੋ ਬਚਨ ਬਗੋਇਓ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਸਿੰਧੀ ਸੇਵਕ ਨੇ ਬਚਨ ਕਿਹਾ, ਮੈਂਡਾ ਪੀਰ ਸਦੇਂਦਾ ਤੋਕੋ। ਗੁਰੂ ਨਾਨਕ ਸਾਹਿਬ ਜੀ, ਮੇਰਾ ਜਿਹੜਾ ਜਲਾਲ ਦੀਨ ਪੀਰ ਆ ਉਹ ਆਪ ਜੀ ਨੂੰ ਸਦਦਾ ਬੁਲਾਉਂਦਾ ਹੈ। ਬਾਤ ਬੁਝੇਂਦਾ ਭੇਜਾ ਮੋਕੋ। ਮਾਰਾ ਪੁੱਛ ਭੇਜਿਆ, ਉਹਨਾਂ ਨੇ ਕੋਈ ਗੱਲ ਬਾਤ ਪੁੱਛਣੀ ਹੈ, ਉਹਨੇ ਕੋਈ ਬਚਨ ਬਿਲਾਸ ਪੁੱਛਣਾ ਤੁਹਾਨੂੰ। ਵਤ ਕਿੰਨਣ ਮੈਂ ਆਇਓ ਧਾਈ। ਇਸੇ ਕਰਕੇ ਵਤ ਕੀ ਮੁੜ ਕਰਕੇ ਕਿੰਨਣ ਕੀ ਆਪ ਜੀ ਨੂੰ ਲਿਜਾਣ ਵਾਸਤੇ ਮੈਂ ਦੌੜਦਾ ਆਇਆ। ਜੁਲ ਦਰਵੇਸ਼ ਪੀਰ ਜਿਹ ਥਾਏ। ਫਕੀਰ ਜਿਸ ਥਾਂ ਮੇਰੇ ਪੀਰ ਜੀ ਹਨ ਉੱਥੇ ਆਪ ਮਾਰਾ ਜੁਲਕੀਏ ਚੱਲੋ ਜੀ। ਸੁਣ ਕੇ ਗਮਨ ਕੀਨ ਤਿੰਨ ਸਾਥਾ। ਭਾਈ ਬਾਲਾ ਜੀ ਕਹਿੰਦੇ ਉਹ ਸਿੰਧੀ ਪੀਰ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਉਹਦੇ ਨਾਲ ਚੱਲਣਾ ਕੀਤਾ। ਪਹੁੰਚੇ ਤਾਂ ਜਾਏ ਜਗਨਾਥਾ। ਉਹਦੇ ਮਾਲਕ ਜਿੱਥੇ ਉਹ ਜਲਾਲ ਦੀਨ ਪੀਰ ਰਹਿੰਦਾ ਸੀ ਉੱਥੇ ਜਾ ਪਹੁੰਚੇ। ਲਈ ਦਸ ਕਬੋਸੀ ਉੱਠ ਪੀਰ। ਮੇਰਾ ਜਲਾਲ ਦੀਨ ਪੀਰ ਉਸਨੇ ਉੱਠ ਕੇ ਦਸ ਕਬੋਸੀ ਲਈ ਹੈ, ਮਹਾਰਾਜ ਦਾ ਹੱਥ ਜਾ ਚੁੰਮਿਆ। ਲੇਹੋ ਸਲਾਮਾ ਲੇਕ ਫਕੀਰ। ਕਹਿਣ ਲੱਗਾ ਹੇ ਕਾਮਲ ਫਕੀਰੋ, ਮੇਰਾ ਜਿਹੜੀ ਸਲਾਮ ਹੈ ਇਹਨੂੰ ਕਬੂਲ ਕਰ ਲਓ। ਸਾਦਰ ਸੋ ਮਿਲ ਕੇ ਦਿਸ਼ ਦੋ। ਦੋਵਾਂ ਤਰਫਾਂ ਤੋਂ ਇੱਕ ਦੂਸਰੇ ਨੂੰ ਬਹੁਤ ਅਰਬ ਸਤਿਕਾਰ ਨਾਲ ਮਿਲੇ ਜਿਹੜੇ। ਬੈਠੇ ਬਹੁਰ ਹਿਰਦੈ ਹਿਤ ਹੂਓ। ਹਿਰਦੇ ਵਿੱਚ ਬੜਾ ਪ੍ਰੇਮ ਪਿਆਰ ਹੋਇਆ ਹੈ ਤੇ ਇਸ ਤਰ੍ਹਾਂ ਬੈਠ ਕੇ ਦੋਵੇਂ ਇਕੱਠਿਆਂ ਹੋ ਕੇ ਨਿਜ ਸੰਸਾ ਖੋਵਨ ਕੇ ਕਾਰਨ। ਆਪਣਾ ਮਨ ਦਾ ਜਿਹੜਾ ਕੋਈ ਸੰਸਾ ਤਾਂ ਖਲਾਸੀ ਉਹਨੂੰ ਖਤਮ ਗੋਣ ਵਾਸਤੇ ਕਰੇ ਪੀਰ ਨੇ ਬਚਨ ਉਚਾਰਨ। ਜਲਾਲ ਦੀਨ ਪੀਰ ਇਸਨੇ ਤਰ੍ਹਾਂ ਤਰ੍ਹਾਂ ਦੇ ਬਚਨ ਸਤਿਗੁਰੂ ਜੀ ਨੂੰ ਕਹੇ ਹਨ। ਸੱਚ ਚਵੋ ਤੁਮ ਬੜਾ ਖੁਦਾਈ। ਹਾਂ ਉਸ ਵੇਲੇ ਕਹਿਣ ਲੱਗਿਆ ਮਹਾਰਾਜ ਤੁਸੀਂ ਬਿਲਕੁਲ ਸੱਚੇ ਸੁੱਚੇ ਖੁਦਾ ਦੇ ਵਾਸਤੇ ਸੱਚ ਕਹਿਣਾ ਜੀ। ਦਰਗਹਿ ਮਹਿਕਸ ਹਾਲ ਬਿਹਾਈ। ਮਹਾਰਾਜ ਜਿਹੜਾ ਖੁਦਾ ਦੀ ਦਰਗਾਹ ਉੱਥੇ ਕਿਸ ਤਰ੍ਹਾਂ ਇਹ ਜੀਵਾਂ ਦਾ ਹਾਲ ਬੀਤਦਾ, ਕਿਹੋ ਜਿਹਾ ਹਾਲ ਹੁੰਦਾ ਉੱਥੇ ਜਾ ਕੇ। ਜਗਤ ਪ੍ਰਵਾਹ ਜਹਾਂ ਸਭ ਜਾਵੇ ਹੈ। ਪਰਲੋਕ ਵਿੱਚ ਖੁਦਾ ਕੋਲ ਸੰਸਾਰ ਦਾ ਜਿੰਨਾ ਪ੍ਰਵਾਹ ਚੱਲਿਆ ਜਾ ਰਿਹਾ ਉਧਰ ਨੂੰ ਤੁਰੇ ਜਾ ਰਹੇ ਮਰ ਮਰ ਕੇ। ਨਹੀਂ ਸਥਿਰ ਕੋ ਹੋਵਨ ਪਾਵੇ ਹੈ। ਮਾਤ ਸਾਧ ਲੋਕ ਵਿੱਚ ਪੱਕੇ ਤੌਰ ਤੇ ਕੋਈ ਟਿਕਣਾ ਨਹੀਂ ਪਾ ਰਿਹਾ, ਉਧਰ ਨਹੀਂ ਜਾ ਰਹੇ ਮਰ ਮਰ ਕੇ। ਸਤਿਗੁਰ ਭਨਿਓ ਪੀਰ ਸੁਣ ਲੀਜੈ। ਗੁਰੂ ਮਹਾਰਾਜ ਨੇ ਕਿਹਾ ਜਲਾਲਦੀਨ ਪੀਰ ਸੁਣ ਲੈ ਧਿਆਨ ਨਾਲ, ਨਿਸਚੈ ਯਹੀ ਹਿਰਦੈ ਦ੍ਰਿੜ ਕੀਜੈ। ਆਪਣੇ ਹਿਰਦੇ ਵਿੱਚ ਨਿਸ਼ਚੇ ਕਰਕੇ ਪੱਕਿਆਂ ਕਰ ਲੈ। ਤਨ ਮਨ ਸੰਗ ਰਹਿਤ ਜੋ ਸਾਚੇ। ਵੀ ਜਲਾਲਦੀਨ ਕਰਨ ਪੀਰ ਤਨੋ ਮਨੋ ਜੋ ਸੱਚੇ ਦੇ ਨਾਲ ਰਹਿੰਦੇ ਹੈ। ਜਗਤ ਗਰਤ ਤੇ ਸੋਉ ਬਾਚੇ। ਸੰਸਾਰ ਜੋ ਬਹੁਤ ਵੱਡਾ ਟੂ ਹੈ ਉਹਦੇ ਵਿੱਚ ਡਿੱਗਣੇ ਬਚ ਜਾਂਦੇ। ਸਾਚੇ ਸੰਗ ਰਤੇ ਸਾਚੇ ਸੰਗ ਰਤੇ ਚਿੱਤ ਜਾਹੇ। ਜਲਾਲ ਦੀ ਵੀਰ ਜਿਨ੍ਹਾਂ ਦੇ ਚਿੱਤ ਸੱਚੇ ਦੇ ਨਾਲ ਰਤੇ ਰਹਿੰਦੇ ਤਦਾਕਾਰ ਹੋਏ ਰਹਿੰਦੇ। ਵਿਸ਼ਿਆਂ ਵਿਖੇ ਲਿਪਾਏ ਜ ਨਾਹੀ। ਜਿਨ੍ਹਾਂ ਦੇ ਚਿੱਤ ਵਿਸ਼ਿਆਂ ਵਿਕਾਰਾਂ ਵਿੱਚ ਲਪਾਏ ਮਾਨੀ ਨਹੀਂ ਖਚਤ ਹੁੰਦੇ ਨਹੀਂ ਲੱਗਦੇ। ਸੋਭਾ ਕੇ ਸਮੇਤ ਸੋ ਜਾਏ। ਇਹੋ ਜਿਹੇ ਜਿਹੜੇ ਪੁਰਸ਼ ਹੈ ਵੀ ਉਹ ਅਗਲੇ ਲੋਕ ਵਿੱਚ ਬੜੇ ਸੋਭਾ ਦੇ ਸਮੇਤ ਜਾਂਦੇ ਹਨ। ਦਰਗਾਹ ਮੈਂ ਬਹੁਤ ਆਦਰ ਪਾਏ। ਖੁਦਾ ਦੀ ਦਰਗਾਹ ਵਿੱਚ ਬਹੁਤ ਹੀ ਅਰਬ ਸਤਿਕਾਰ ਪਾਉਂਦੇ। ਤਨ ਮਹਿ ਪਹਿਰ ਵੇਖ ਧਰ ਕੂੜੇ। ਜਲਾਲ ਦੀ ਰਪੀਨਾ ਜਿਨ੍ਹਾਂ ਨੇ ਸਰੀਰ ਤੇ ਜਿਹੜਾ ਭੇਖ ਜਿਵੇਂ ਝੂਠਾ ਹੀ ਧਾਰਿਆ ਪਖੰਡ ਦਾ ਧਾਰਿਆ। ਮਨ ਕੇ ਮੂੜ ਮੰਦ ਮਤ ਮੂੜੇ। ਜਿਹੜੇ ਮਨ ਕਰਕੇ ਵੀ ਮੂਰਖ ਹੈ, ਬੁੱਧੀ ਕਰਕੇ ਵੀ ਮੰਦੇ ਮੂਰਖੀ ਹੈ। ਕਾਮ ਕ੍ਰੋਧ ਲਭ ਮੋਹ ਹੰਕਾਰਾ। ਜਿਨ੍ਹਾਂ ਦੇ ਅੰਦਰ ਕਾਮ ਵਾਸ਼ਨਾ ਬੜੀ ਤੀਬਰ ਹੈ, ਕ੍ਰੋਧ ਗੁੱਸਾ ਬਹੁਤ, ਖਾਣ ਦਾ ਲਭ ਬਹੁਤ, ਮੋਹ ਤੇ ਹੰਕਾਰ ਬਹੁਤ ਆਪਣੇ ਬਡਪੁਣੇ ਦਾ। ਪੰਜ ਦੁਸ਼ਟ ਕੇ ਨਿਤ ਅਨੁਸਾਰੀ। ਜਿਹੜੇ ਪੰਜ ਦੁਸ਼ਟ ਹੈ ਨਾ, ਕਾਮ ਕ੍ਰੋਧ ਇਹਨਾਂ ਦੇ ਅਧੀਨ ਹੋ ਕੇ ਰਹਿੰਦੇ ਸਾਰੀ ਜ਼ਿੰਦਗੀ। ਤਿੰਨ ਕੌ ਦਰਗਹਿ ਥਾਉ ਨਕਾਈ। ਜਲਾਲ ਦੀਨ ਪੀਰ ਉਹਨਾਂ ਨੂੰ ਅਗਲੀ ਦਰਗਾਹ ਦੇ ਵਿੱਚ ਕੋਈ ਸੁੱਖ ਦੀ ਜਗ੍ਹਾ ਨਹੀਂ ਮਿਲਦੀ। ਆਵਾ ਗੌਨ ਵਿਖੇ ਪਰਮਾਈ। ਆਉਣ ਜਾਣ ਵਾਲਾ ਜਿਹੜਾ ਸੰਸਾਰ ਹੈ ਨਾ, ਇਹਦੇ ਵਿੱਚ ਹੀ ਭਰਮ ਦੇ ਭਟਕਦੇ। ਲੱਖ ਚੌਰਾਸੀ ਜੋਨ ਮਜਾਰੀ। 84 ਲੱਖ ਜੋਨੀ ਇਹਦੇ ਵਿਚਕਾਰ। ਆਏ ਜਾਏ ਦੁੱਖ ਪਾਵੇ ਭਾਰੀ। ਜਲਾਲ ਦੀਨ ਆਉਂਦੇ ਜਾਂਦੇ 84 ਲੱਖ ਜੋਨੀ ਵਿੱਚ ਭਾਰੀ ਦੁੱਖ ਪਾਉਂਦੇ। ਤਬ ਸਿੰਧੀ ਬੋਲਿਓ ਯੁੱਤ ਪ੍ਰੀਤੀ। ਉਸ ਵੇਲੇ ਜਿਹੜਾ ਇਹ ਪੀਰ ਦਾ ਸਿੰਧੀ ਸੇਵਕ ਪ੍ਰੀਤੀ ਸਹਿਤ ਬੋਲਿਆ ਚੱਲਿਆ। ਤੁਮ ਪਰਚੇ ਮਿਲ ਕੇ ਭਲ ਰੀਤੀ। ਜਲਾਲ ਦੀਨ ਪੀਰ ਜੀ, ਤੁਸੀਂ ਗੁਰੂ ਨਾਲ ਮਹਾਰਾਜ ਨਾਲ ਮਿਲ ਕੇ ਚੰਗੀ ਰੀਤੀ ਨਾਲ ਪਰਚ ਗਏ, ਆਪੋ ਵਿੱਚ ਹੀ ਬਚਨ ਬਿਲਾਸ ਕਰਨ ਲਈ ਰੁੱਝ ਗਏ। ਮਕਸਦ ਮੋਰਨ ਹਾਸਲ ਹੋਇਆ। ਮਹਾਰਾਜ ਜਿਹੜਾ ਮਤਬਲ ਚਾਹੁੰਦਾ ਸੀ ਉਹ ਮੇਰਾ ਮਤਬਲ ਤਾਂ ਪੂਰਾ ਹੋਇਆ ਨੀ, ਮੈਨੂੰ ਤਾਂ ਉਹ ਗੁਰਮੁਖ ਨਾਦੂ ਗੁਰਮੁਖ ਬੇਦੂ ਗੁਰਮੁਖ ਰਿਹਾ ਸਮਾਈ, ਉਹਦੇ ਮਹਿਨਿਆਂ ਦਾ ਕੋਈ ਪਤਾ ਨਹੀਂ ਚੱਲਿਆ ਹੈ। ਆਏ ਪ੍ਰਥਮ ਜੋ ਬਚਨ ਬਗੋਇਆ। ਪਹਿਲਾਂ ਆ ਕੇ ਤੁਹਾਨੂੰ ਮੈਂ ਬਚਨ ਕਿਹਾ ਸੀ, ਮੈਂ ਬਾਣੀ ਸੁਣ ਕੇ ਆਇਆ, ਇੱਕ ਤੁਕ ਦੇ ਮੈਨੂੰ ਅਰਥ ਵਿੱਚ ਸਮਝ ਨਹੀਂ ਆਏ। ਸੁਣ ਤੋਂ ਪੀਰ ਨੇ ਗਿਰਾ ਬਖਾਨੀ। ਸਿੰਧੀ ਸੇਵਕ ਤੋਂ ਸੁਣ ਕੇ ਜਲਾਲ ਦੀਨ ਪੀਰ ਨੇ ਫਿਰ ਮਹਾਰਾਜ ਨੂੰ ਬਚਨ ਬਾਣੀ ਕਿਹਾ। ਤੁਮ ਜਾਣੇ ਮੈਂ ਸਭ ਗੁਣ ਖਾਨੇ। ਮਨ ਤੁਹਾਨੂੰ ਚੰਗੀ ਤਰ ਜਾਣ ਲਿਆ ਵੀ ਤੁਸੀਂ ਤਾਂ ਸਾਰੇ ਗੁਣਾਂ ਦੇ ਖਾਣੋ ਖੁਦਾਈ ਹੋ। ਸਿੰਧੀ ਏਕ ਮਾਇ ਨਾ ਹੇਤੂ। ਫਿਰ ਵੀ ਮਹਾਰਾਜ ਗੁਰੂ ਨਾਨਕ ਸਾਹਿਬ ਮੇਰਾ ਜਿਹੜਾ ਸਿੰਧੀ ਸੇਵਕ ਹੈ ਕਿ ਤੁਹਾਡੀ ਬਾਣੀ ਦੇ ਤੁਕ ਦੇ ਮੈਂ ਅਰਥ ਸਮਝਣੇ ਚਾਹੁੰਦਾ ਹੈ। ਬਾਰ ਬਾਰ ਪੁੱਛ ਪ੍ਰੀਤ ਸਮੇਤੂ। ਮੇਰੇ ਪਾਸੋਂ ਮੁੜ ਮੁੜ ਕੇ ਪ੍ਰੀਤੀ ਸਹਿਤ ਪੁੱਛਦਾ ਰਿਹਾ ਵੀ ਗੁਰਮੁਖ ਨਾਦੋ ਗੁਰਮੁਖ ਬੇਦੋ ਗੁਰਮੁਖ ਰਹਿਆ ਸਮਾਈ ਦੇ ਕੀ ਅਰਥ ਹੈ। ਸੋ ਬਤਾਏ ਇਸ ਸੋ ਬਤਾਏ ਇਸ ਨਾਸਹ ਸੰਸਾਰ। ਤੁਕ ਦੇ ਅਰਥ ਦੱਸ ਕੇ ਨਾ ਤੇਰਾ ਸੰਸਾਰ ਚੰਗੀ ਤਰ੍ਹਾਂ ਖਤਮ ਕਰ ਦੇ। ਰਾਵਰ ਕੀ ਇਨ ਕੀਨ ਪ੍ਰਸ਼ੰਸਾ। ਹੇ ਗੁਰੂ ਨਾਨਕ ਸਾਹਿਬ ਆਪ ਜੀ ਦੀ ਮੇਰੇ ਕੋਲ ਨੇ ਬੜੀ ਉਸਤੀ ਕੀਤੀ ਹੈ ਸੇਵਕ ਨੇ। ਜਾਂ ਤੇ ਦਰਸ਼ਨ ਭਇਓ ਤੁਮਾਰਾ। ਉਸਤੀ ਕਰਨ ਕਰਕੇ ਇਸ ਕਰਕੇ ਆਪ ਜੀ ਦਾ ਮੈਨੂੰ ਵੀ ਦਰਸ਼ਨ ਹੋ ਗਿਆ। ਸਫਲ ਜਨਮ ਹੋਇਓ ਸੁਖ ਪਾ ਸਹਾਰਾ। ਇਸ ਕਰਕੇ ਮੇਰਾ ਮਨੁੱਖ ਜਨਮ ਕਹਿੰਦੇ ਸਫਲ ਹੋ ਗਿਆ ਤੇ ਭਾਰੀ ਸੁਖ ਪ੍ਰਾਪਤ ਹੋਇਆ। ਮ੍ਰਿਦੁਲ ਮਧੁਰ ਮੁਖ ਗਿਰਾ ਉਚਾਰੀ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਬਤੀ ਕੋਮਲ ਤੇ ਬਹੁਤ ਮਿੱਠੀ ਜਿਹੜੀ ਬਾਣੀ ਆ ਮੁਖੋਂ ਕੀਤੀ। ਸੁਣ ਜਲਾਲ ਇੱਕ ਰੀਤ ਸੁਖਾਰੀ। ਮਹਾਰਾਜ ਕਹਿੰਦੇ ਵੀ ਹੈ ਜਲਾਲ ਦੀਨ ਪੀਰ ਸਾਣਾ ਇੱਕ ਰੀਤੀ ਸੌਖੀ ਹੈ। ਚਾਹੇ ਕੁਲਫਕੀ ਜੋ ਹੋਇ ਕੁੰਜੀ। ਸਿਆਣੇ ਕਹਿੰਦੇ ਹੈ ਜਿਸ ਚਿੰਦਰੇ ਦੀ ਜੋ ਕੁੰਜੀ ਹੁੰਦੀ ਹੈ ਨਾ, ਤਿਸ ਬਿਨ ਖੋਲ ਸਕਹਿ ਰਹਿ ਦੂਜੀ। ਉਸ ਕਹਿੰਦੇ ਕੁੰਜੀ ਤੋਂ ਬਗੈਰ ਜੇ ਉਹ ਜਿੰਦਰੇ ਨੂੰ ਕੋਈ ਹੋਰ ਕੁੰਜੀ ਲਾਈ ਉਹ ਜਿੰਦਰੇ ਨੂੰ ਖੋਲ ਨਹੀਂ ਸਕਦੀ ਹੁੰਦੀ ਹੈ। ਜਿਹੜੀ ਕੁੰਜੀ ਜਿੰਦੇ ਦੀ ਹੁੰਦੀ ਉਹੀ ਜਿੰਦੇ ਨੂੰ ਖੋਲਦੀ ਹੁੰਦੀ ਹੈ। ਤੁਮ ਨਾ ਸੁਨ ਹੈ ਮਾਇ ਨਾ ਜਬ ਹੀ। ਇਸ ਕਰਕੇ ਵੀ ਤੇਰਾ ਇਹ ਸੇਵਕ ਹੈ ਇੱਥੋਂ ਜੋ ਸੁਣੇਗਾ ਨਾ ਬਚਨ ਬਾਣੀ ਤੇਰੀ ਕੁੰਜੀ ਲੱਗੂ ਤੇਰੀ ਬਾਣੀ ਨੂੰ ਇਹ ਸਹੀ ਮੰਨੂਗਾ। ਅਸੀਂ ਭਾਵੇਂ ਇਹਨੂੰ ਬਚਨ ਕੀ ਅਰਥ ਕਰੀਏ ਪਰ ਫਿਰ ਵੀ ਇਹਨੇ ਜਿਹੜਾ ਨਿਰਸੰਕ ਹੈ ਉਹਦਾ ਰਹਿ ਜਾਣਾ ਵੀ ਗੁਰੂ ਨੇ ਦੱਸਿਆ ਤੇਰੇ ਤੇ ਸ਼ਰਧਾ। ਇਸ ਕਰਕੇ ਤੇਰੇ ਪਾਸੋਂ ਜਦੋਂ ਕਹਿੰਦੇ ਗੁਰਮੁਖ ਨਾਦੋਂ ਗੁਰਮੁਖ ਵੇਦੋਂ ਗੁਰਮੁਖ ਰਿਹਾ ਸੁਣਾਈ ਇਹ ਸੁਣੇਗਾ ਜਦੋਂ ਖਾਤਰ ਜਮਾ ਹੋਏ ਉਰ ਤਬ ਹੀ ਹਿਰਦੇ ਦੀ ਪੂਰੀ ਪੂਰੀ ਤਸੱਲੀ ਹੋਏਗੀ ਵੀ ਹਾਂ ਮੇਰੇ ਪੀਰ ਨੇ ਜੋ ਇਹ ਮਿਹਨਤ ਕਰਕੇ ਦੇ ਹੈ ਬਿਲਕੁਲ ਸੋਲਾ ਨੇ ਸਹੀ ਹੈ। ਜੇ ਤੁਮ ਕਹੋ ਨ ਹਮ ਤੇ ਆਵੇ। ਜਲਾਲਦੀਨ ਪੀਰ ਤੂੰ ਇਉਂ ਆਖੇ ਵੀ ਮੇਰੇ ਇਹਦੇ ਜਿਹੜੇ ਅਰਥ ਨਹੀਂ ਆਉਂਦੇ ਮੈਨੂੰ ਤਾਂ ਸਮਝ ਪੈਂਦੀ ਨਹੀਂ ਹੈ। ਕਰਹੋ ਰੀਤ ਅਸ ਜੈਸ ਬਤਾਵੇ। ਇਸ ਤਰ੍ਹਾਂ ਵੀ ਜਲਾਲਦੀਨ ਪਿੰਨ ਅਸੀਂ ਤੈਨੂੰ ਦੱਸਦੇ ਹਾਂ ਰੀਤੀ ਮਰਜ਼ਾਦਾ ਤੂੰ ਕਰ ਕਰਾ ਲੈ। ਚੱਲ ਕੇ ਮੱਕੇ ਪਹੁੰਚੋ ਜਬ ਹੀ। ਉਹ ਰੀਤੀ ਕੀ ਕਰਨੀ ਮਰਜ਼ਾਦਾ ਕੀ ਕਰਨੀ ਵੀ ਇੱਥੋਂ ਚੱਲ ਜਦੋਂ ਤੂੰ ਕਹਿੰਦੇ ਮੱਕੇ ਜੋ ਅੱਜ ਕਾਬੇ ਜਾ ਪਹੁੰਚੇਗਾ। ਤੁਮਰੀ ਨਿਸ਼ਾ ਹੋਏ ਹੈ ਤਬ ਹੀ। ਮੱਕੇ ਜਹਾਂ ਹੱਜ ਕਰਨ ਜਾਂਦਿਆਂ ਜਾਂਦਿਆਂ ਤੇਰੀ ਕਹਿੰਦੇ ਚੰਗੀ ਤਰ੍ਹਾਂ ਤਸੱਲੀ ਹੋ ਜਾਏਗੀ ਗੁਰਮੁਖ ਨਾਦੋਂ ਗੁਰਮੁਖ ਵੇਦੋਂ ਗੁਰਮੁਖ ਰਿਹਾ ਸਮਾਈ ਇਹਦੇ ਸਹੀ ਸਹੀ ਕੀ ਮੈਨੇ ਅਰਥ ਹੈ। ਲਖਨ ਮਾਏ ਨੇ ਜੇ ਚਿਤ ਚਾਹੀ। ਚਿਤ ਵੇ ਚਾਹਨਾ ਇਹਨਾਂ ਦੇ ਮੈਨੇ ਅਰਥ ਜਾਣਨ ਵਾਸਤੇ। ਕਮਨ ਅਬ ਬਿਲੰਬ ਕਰ ਨਾਹੀ। ਇਹ ਜਲੀਲ ਵੀਰ ਕੋਈ ਦੇਰੀ ਨਾ ਕਰ ਹੁਣੇ ਹੀ ਕਹਿੰਦੇ ਮੱਕੇ ਦੀ ਹਜ ਕਰਨ ਵਾਸਤੇ ਚੱਲ ਪਾ। ਸੁਣ ਜਲਾਲ ਬੋਲਿਓ ਧਾਰ ਪਾਉ। ਉਸ ਵੇਲੇ ਜਲਾਲ ਦੀਨ ਪੀਰ ਸੁਣ ਕੇ ਬੜਾ ਪ੍ਰੇਮ ਧਾਰ ਕੇ ਬੋਲਿਆ ਆਪ ਰਹੋ ਤਬ ਲਓ ਇਸ ਥਾਂ। ਮਹਾਰਾਜ ਜਿੰਨਾ ਚਿਰ ਮੈਂ ਉਹ ਕਾਬੇ ਦੀ ਯਾਤਰਾ ਕਰਕੇ ਵਾਪਸ ਨਹੀਂ ਆ ਜਾਂਦਾ ਉਨ੍ਹਾਂ ਚਿਰ ਤੁਸੀਂ ਇਸੇ ਥਾਂ ਤੇ ਟਿਕੇ ਰਹਿਣਾ ਹੈ। ਤਬ ਮੈਂ ਜਾਏ ਮਾਇਨਾ ਪੂਰਨ। ਮਹਾਰਾਜ ਜਾ ਕੇ ਜਿਹੜਾ ਇਹਦਾ ਪੂਰਾ ਪੂਰਾ ਅਰਥ ਹੈ ਥੁਕਦਾ। ਸੁਣ ਕਰ ਬਹਰ ਆਏ ਹਾਂ ਤੂਰਨ। ਮੁੱਕੇ ਤੋਂ ਸੁਣ ਕੇ ਫਿਰ ਛੇਤੀ ਵਾਪਸ ਆ ਜਾਵਾਂ। ਗੁਰੂ ਕਹੇ ਹਮ ਇਹ ਥਲ ਬੈਸੇ। ਮਹਾਰਾਜ ਕਹਿੰਦੇ ਵੀ ਜਲਾ ਦਿਨ ਅਸੀਂ ਇਸੇ ਥਾਂ ਹੀ ਬੈਠੇ। ਆਵੋਹ ਬੂਝ ਨਾ ਬਿਲਮੋਹ ਕੈਸੇ। ਉੱਥੇ ਕਹਿੰਦੇ ਤੂੰ ਜਦੋਂ ਤੂੰ ਇਹਦਾ ਅਰਥ ਤੈਨੂੰ ਪਤਾ ਲੱਗ ਜਾਏ ਸਮਝ ਕੇ ਫਿਰ ਦੇਰੀ ਨਾ ਕਰੀ ਛੇਤੀ ਵਾਪਸ ਆ ਜਾਈ। ਤਬ ਜਲਾਲ ਨੇ ਆਏ ਸਮਾਨੇ। ਜਦੋਂ ਜਿਹੜਾ ਜਲਾਲ ਦੀਨ ਪੀਰ ਹੈ ਇਸਨੇ ਮਹਾਰਾਜ ਦੀ ਆਗਿਆ ਨੂੰ ਮੰਨ ਲਿਆ। ਨਿਜ ਮੁਰੀਦ ਬੁਲਵਾਏ ਬਖਾਨੇ। ਆਪਣਾ ਜਿਹੜਾ ਸਿੰਧੀ ਮੁਰੀਦ ਸੇਵਕ ਨੂੰ ਸਦਕੇ ਇਨ ਦਰਵੇਸ਼ਨ ਸੋ ਧਰ ਪਾਉ। ਜਿਹੜੇ ਗੁਰੂ ਨਾਨਕ ਸਾਹਿਬ ਦਰਵੇਸ਼ ਹੈ ਇਹਨਾਂ ਦਾ ਨਾਲ ਤੂੰ ਬਹੁਤ ਪ੍ਰੇਮ ਪਿਆਰ ਰੱਖਣਾ। ਸੇਵ ਕਰੋ ਜਬ ਲਾ ਨਹਿ ਆਉ। ਇੰਨਾ ਚਿਰ ਵੀ ਮੈਂ ਕਾਬੇ ਦੀ ਯਾਤਰਾ ਕਰਕੇ ਵਾਪਸ ਨਹੀਂ ਕਰਦਾ ਆਉਂਦਾ ਉਨਾ ਚਿਰ ਤੂੰ ਇਹਨਾਂ ਦੀ ਸੇਵਾ ਕਰਦੇ ਰਹਿਣਾ। ਚਰਨ ਬੰਦ ਕਹਿ ਗਯੋ ਬਹੋਰੀ। ਇਸ ਤਰ੍ਹਾਂ ਆਪਣੇ ਸੇਵਕ ਨੂੰ ਕਹਿ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਮੱਥਾ ਟੇਕ ਕੇ ਜਲਾਲਦੀਨ ਪੀਰ ਕਾਬੇ ਵੱਲ ਨੂੰ ਚਲਿਆ ਗਿਆ ਹੱਜ ਲਈ। ਪ੍ਰਭ ਜੀ ਰਹੋ ਆਪ ਤੇ ਸਠੌਰੀ। ਪ੍ਰਭ ਜੀ ਰਹੇ ਆਪ ਤੇ ਸਠੌਰੀ। ਗੁਰੂ ਮਹਾਰਾਜ ਜੀ ਉਸੇ ਥਾਂ ਹੀ ਟਿਕੇ ਰਹੇ। ਕਿਤਕ ਦਿਵਸ ਜਬ ਰਹਿਤ ਬਿਤਾਏ। ਇਸ ਤਰ੍ਹਾਂ ਜਦੋਂ ਕੁਝ ਕੁ ਦਿਨ ਇੱਥੇ ਰਹਿੰਦਿਆਂ ਬਤੀਤ ਕੀਤੇ। ਮੂਲੇ ਸੋ ਗੁਰ ਬਚਨ ਲਾਏ। ਇੱਕ ਦਿਨ ਇਹ ਮੂਲੇ ਦੀ ਪਰਖ ਕਰਨ ਲਈ ਸਤਿਗੁਰਾਂ ਨੇ ਬਚਨ ਕਹੇ ਆ ਵੀ ਇਹ ਜਵਾਨੋਂ ਤਾਂ ਕਹਿੰਦਾ ਵੀ ਮਰਨਾ ਸੱਚ ਹੈ ਜਿਉਣਾ ਝੂਠ ਹੈ ਇਹਦੇ 'ਤੇ ਕੋਈ ਨਿਹਚਾ ਵੀ ਹੈ, ਉਹ ਪਰ ਕਰਨ ਵਾਸਤੇ ਸਤਿਗੁਰੂ ਜੀ ਨੇ ਬਚਨ ਕਿਹਾ ਹੈ ਮੁੱਲੇ ਨੂੰ ਕਰੈ ਵਿਰੋਧ ਜੋ ਤਵ ਸੰਗ ਇੱਕ ਨਰ। ਕਹਿੰਦੇ ਵੀ ਸਿਆਲਕੋਟ ਦੇ ਵਿੱਚ ਇੱਕ ਪੁਰਸ਼ ਤੇਰੇ ਨਾਲ ਜਿਹੜਾ ਕੋਈ ਵੈਰ ਵਿਰੋਧ ਰੱਖਦਾ ਹੈ ਨਾ, ਈਰਖਾ ਰੱਖਦਾ ਹੈ, ਆਜ ਗਯੋ ਸੋ ਚੱਲ ਤੁਮਰੇ ਘਰ। ਤੇਰਾ ਦੇ ਨਾਲ ਜਿਹੜਾ ਵੈਰ ਵਿਰੋਧ ਰੱਖਣ ਵਾਲਾ ਉਹ ਤੇਰੇ ਘਰੇ ਚੱਲ ਕੇ ਅੱਜ ਗਿਆ। ਕਰਤ ਈਰਖਾ ਕੂਰ ਬਖਾਨਾ। ਤੇਰੇ ਨਾਲ ਵੀ ਈਰਖਾ ਕਰਦਿਆਂ ਉਹਨੇ ਕਿਹੜੇ ਘਰ ਵਾਲੀ ਨੂੰ ਕਹਿੰਦੇ ਇਸ ਤਰ੍ਹਾਂ ਝੂਠਾ ਬਚਨ ਕਿਹਾ। ਇੱਕ ਨਰ ਤੇ ਮੈਂ ਸੁਣਈ ਕੰਨ। ਉਹਨੇ ਤੇਰੇ ਘਰ ਵਾਲੀ ਨੂੰ ਕਿਹਾ ਵੀ ਇੱਕ ਪੁਰਸ਼ ਤੋਂ ਮੈਂ ਕੰਨਾਂ ਵਿੱਚ ਗੱਲ ਸੁਣੀ ਹੈ ਹੁਣੇ। ਮੂਲਾ ਗਯੋ ਜੋ ਸੰਗ ਫਕੀਰ। ਉਹ ਪੁਰਸ਼ ਕਹਿੰਦਾ ਸੀ ਵੀ ਜਿਹੜਾ ਤੇਰਾ ਘਰ ਵਾਲਾ ਮੂਲਾ ਹੈ ਨਾ, ਉਹ ਇੱਕ ਫਕੀਰ ਗੁਰੂ ਨਾਨਕ ਨਾਲ ਚਲਿਆ ਗਿਆ ਹੈ। ਜਾਤ ਅਚਾਨਕ ਤਜੇ ਉਹ ਸਰੀਰ। ਮੈਂ ਕੰਨ ਦਾ ਕਿਸੇ ਤੋਂ ਸੁਣਿਆ ਵੀ ਜਾਂਦਿਆਂ ਜਾਂਦਿਆਂ ਰਸਤੇ ਵਿੱਚ ਮੂਲੇ ਨੇ ਵੀ ਸਰੀਰ ਛੱਡਤਾ ਹੈ। ਇਹ ਸੁਣ ਕੇ ਤਾਵ ਤ੍ਰੀਏ ਤੇ ਠੌਰਾ। ਇਸ ਤਰ੍ਹਾਂ ਵੀ ਉਸ ਪੁਰਸ਼ ਤੋਂ ਤੇਰੇ ਘਰ ਵਾਲੀ ਨੇ ਸੁਣ ਕੇ ਉਸ ਜਗ੍ਹਾ ਪਾਉ ਘਰ ਵਿੱਚ ਜਰਨ ਹੇਤ ਕਰ ਲੀਨ ਸਿਧੌਰਾ। ਉਹਨੇ ਤਾਂ ਵੀ ਜਿਕਾ ਵੀ ਸੜਨ ਵਾਸਤੇ ਨਾਲੀਅਰ ਵੀ ਲੈ ਲਿਆ, ਤਿਆਰੀ ਕਰ ਲਈ ਹੈ। ਸਭ ਸਮਾਜ ਕੋ ਕੀਨ ਤਿਆਰੀ। ਸਾਰੇ ਲੋਕਾਂ ਨੂੰ ਕਹਿੰਦੇ ਇਕੱਠਿਆਂ ਕਰਕੇ ਤਿਆਰ ਕਰ ਲਿਆ, ਸਿਖਾ ਤੇ ਜਾ ਕੇ ਜਿਉਂਦੀ ਨੇ ਸੜ ਜਾਣਾ ਹੈ। ਸਤੀ ਹੋਣ ਲਾਗੀ ਹਿਤਕਾਰੀ। ਤੇਰੀ ਵੀ ਜਿਹੜੀ ਪ੍ਰੇਮਣ ਪਿਆਰੀ ਹੈ ਤੈਨੂੰ ਮਰਿਆ ਸੁਣ ਕੇ ਉਹ ਤਾਂ ਸਤੀ ਹੋਣ ਲੱਗੀ, ਜਿਉਂਦੀ ਸੜਨ ਲੱਗੀ ਹੈ। ਅਬ ਸਮੀਪ ਜੇ ਪਹੁੰਚ ਜਾਈ ਵੀ ਮੁੱਲੇ ਜੇ ਤਾਂ ਤੂੰ ਉੱਥੇ ਜਾ ਪਹੁੰਚਿਆ। ਬਚ ਹੈ ਤੀਏ ਤਾਂ ਸਦਨ ਬਸਾਈ। ਤਾਂ ਤੇਰੀ ਘਰ ਵੱਲਦੀ ਬਚ ਜਾਊ, ਤੇਰਾ ਘਰ ਬਸਦਾ ਰਸਦਾ ਰਹੂ। ਨਾ ਤੁਰ ਜੇ ਬਿਰਾਗ ਦ੍ਰਿੜ ਧਾਰਾ। ਜੇ ਵੀ ਤੂੰ ਆਪਣੇ ਮਨ ਦੇ ਵਿੱਚ ਪੱਕਾ ਬਿਰਾਗ ਧਾਰਨ ਕੀਤਾ ਵੀ ਮਰਨਾ ਤਾਂ ਸੱਚੀ ਹੈ, ਉਹਨੇ ਮਰਨਾ ਹੀ ਸੀ ਹੁਣ। ਤਜ ਹੋ ਮੋਹ ਕੋ ਕਰ ਹੋ ਸੰਗਾਰਾ। ਫੇਰ ਕਹਿੰਦੇ ਮੋਹ ਛੱਡ ਕੇ ਤੇ ਸਾਡਾ ਸਾਥ ਕਰ, ਆਪੇ ਸਰਦੀ ਮੱਚੀ ਵੀਰੇ ਤੈਨੂੰ ਕੀ ਪਿਆ। ਸੁਣ ਤੇ ਭਇਓ ਸ਼ੋਭ ਮਨ ਮਾਹੀ। ਮਹਾਰਾਜ ਤੋਂ ਸੁਣ ਕੇ ਵੀ ਮੇਰੀ ਘਰ ਵਾਲੀ ਆ ਸੜਨ ਚੱਲੀ ਹੈ, ਮਨ ਦੇ ਵਿੱਚ ਬਹੁਤਾ ਮੋਹ ਹੋਇਆ ਹੈ। ਬਹਿਓ ਮੋਹ ਮਹਿ ਧੀਰਜ ਨਾਹੀ। ਮੋਹ ਦੇ ਵਿੱਚ ਹੀ ਰੁੜਤ ਰਿਹਾ, ਧੀਰਜ ਹੌਸਲਾ ਕਿਧਰੇ ਉੱਠ ਗਿਆ। ਕਹਿਣ ਲੱਗਿਓ ਮਮ ਦੂਰ ਅਵਾਸਾ। ਕਹਿਣ ਲੱਗਿਆ ਹੇ ਗੁਰੂ ਨਾਨਕ ਸਾਹਿਬ, ਮੇਰਾ ਘਰ ਤਾਂ ਇੱਥੋਂ ਬਹੁਤ ਕਿਤੇ ਦੂਰ ਰਹਿ ਗਿਆ। ਕਿਸ ਪ੍ਰਕਾਰ ਪਹੁੰਚੋ ਤੇ ਪਾਸਾ। ਆਪਣੀ ਘਰ ਵਾਲੀ ਨੂੰ ਬਚਾਉਣ ਵਾਸਤੇ ਕਿਸ ਤਰ੍ਹਾਂ ਮੈਂ ਉਹਦੇ ਨੇੜੇ ਪੁੱਜਾ। ਬਹੁਤ ਦਿਵਸ ਕੋ ਪੰਥ ਮਝਾਰਾ। ਮਹਾਰਾ ਆਹ ਜਿਹੜਾ ਰਸਤਾ ਬਹੁਤ ਦਿਨਾਂ ਦਾ ਹੈ। ਸੋ ਜਾਮਿਕ ਮੈਂ ਜਰ ਹੈ ਸ਼ਾਰਾ। ਮਹਾਰਾ ਪੈਰਕ ਪਿੱਛੋਂ ਵਸਿਕਾ ਤੇ ਜਿਉਂਦੀ ਸੜਕੇ ਮਰ ਜਾਣਾ ਸਵਾਹ ਹੋ ਜਾਣਾ। ਕੈਸੇ ਉਭਰੈ ਇਹ ਮਮ ਨਾਰੀ। ਗੁਰੂ ਨਾਨਕ ਸਾਹਿਬ ਮੇਰੇ ਘਰ ਵਾਲੀ ਜਿਹੜੀ ਇਸਤਰੀ ਕਿਵੇਂ ਮਰਨੋਂ ਬਚੇ। ਸ਼ਰਮ ਰੱਖੋ ਮੈਂ ਸ਼ਰਨ ਤੁਮਾਰੀ। ਮੈਨੂੰ ਮਹਾਰਾਜ ਸ਼ਰਨ ਵਿੱਚ ਰੱਖੋ, ਮੈਂ ਤੁਹਾਡੀ ਸ਼ਰਨ ਵਿੱਚ ਆ ਪਿਆ, ਮੇਰੀ ਘਰ ਵਾਲੀ ਜਿਵੇਂ ਕਿਵੇਂ ਬਚਾਓ ਜੀ। ਤੁਮ ਜੇ ਕਰ ਹੋ ਪਹੁੰਚਾਵਨ ਮੋਹੀ। ਹੇ ਗੁਰੂ ਨਾਨਕ ਸਾਹਿਬ ਤੁਸੀਂ ਜੇ ਕਿਤੇ ਮੈਨੂੰ ਘਰੇ ਪਹੁੰਚਾ ਦੇਵੋ। ਤੀਅ ਤਬ ਤਬ ਹੈ ਬਚਾਵਨ ਹੋਹੀ। ਫਿਰ ਮਹਾਰਾਜ ਘਰ ਵਾਲੀ ਦਾ ਜਿਹੜਾ ਸਾਨੂੰ ਬਚਾ ਹੋ ਸਕਦਾ ਬਚ ਸਕਦੀ। ਆਪ ਸਮਰੱਥ ਸਰਬ ਪ੍ਰਕਾਰ। ਆਪ ਤਾਂ ਗੁਰੂ ਨਾਨਕ ਸਾਹਿਬ ਸਭ ਤਰ੍ਹਾਂ ਕਰਕੇ ਤਾਕਤਵਰ ਹੋ ਨਾ। ਤੁਮ ਬਿਨ ਮੋਰਨ ਅੰਤ ਅਧਾਰਾ। ਮਹਾਰਾਜ ਤੁਹਾਤੋਂ ਬਗੈਰ ਮੇਰਾ ਕੋਈ ਓਟ ਆਸਰਾ ਨੀ, ਕੋਈ ਸਹਾਰਾ ਨੀ, ਤੁਸੀਂ ਬਚਾਓ ਮਹਾਰਾਜ। ਮੁਸਕਾਨੇ ਸੁਣ ਕੇ ਗੁਣ ਖਾਨੇ। ਗੁਣਾਂ ਦੇ ਖਾਣੇ ਮੋਹ ਦੇ ਬਚਨ ਜੇ ਸੁਣ ਕੇ ਮੁਸਕਰਾਏ ਵੀ ਐਵੇਂ ਬਾਣੀਆਂ ਸੋਨੇ ਨੇ ਟਕੇ ਪਿਛੀ ਮਰਨਾ ਸੱਚ ਕਹਿੰਦਾ ਸੀ ਅੰਦਰ ਤਾਂ ਉਹੀ ਹੈ ਰੇ। ਕਹਿਓ ਕਿ ਜੇ ਤੈਂ ਅਸਮਨ ਮਾਨੀ। ਮਹਾਰਾਜ ਕਹਿੰਦੇ ਵੀ ਮੁੱਲੇ ਜੇ ਇਸ ਤਰ੍ਹਾਂ ਤੂੰ ਮਨ ਵਿੱਚ ਮੱਤਿਆ ਵੀ ਹੁਣ ਤੂੰ ਘਰ ਵਾਲੀ ਸਾਨੂੰ ਬਚਾਇਆ ਹੀ ਚਾਹੁੰਦਾ ਹੈ। ਦੋਨੋਂ ਹੋ ਆਪਣੇ ਮੂੰਹ ਲੋਚਨ ਛੱਡ ਖੇੜਾ ਤੂੰ ਇਧਰੋਂ ਤੇ ਆਪਣੇ ਦੋਵੇਂ ਨੇਤਰ ਬੰਦ ਕਰ ਲਾ ਤੇ ਪਹੁੰਚ ਜਾ ਸਿਆਲਕੋਟ। ਜਾਏ ਮਿਲੋ ਘਰ ਸੋਚ ਵਿਮੋਚਨ। ਮਿਲ ਆਪਣੀ ਘਰ ਵਾਲੀ ਕਾਲੀਨ ਹੋਤੀ ਆਪਣੀਆਂ ਸੋਚਾਂ ਮੋਚਾਂ ਫਿਕਰ ਭੰਕੇ ਕੱਟ ਲੈ ਆਇਸ ਮਨ ਕੀਨ ਜਬ ਐਸੋ ਗੁਰੂ ਮਹਾਰਾਜ ਦੀ ਆਗਿਆ ਮੰਨ ਕੇ ਜਿਸ ਵੇਲੇ ਇਸ ਨੇ ਦੋਵੇਂ ਨੇਤਰ ਜੇ ਬੰਦ ਕੀਤੇ ਖੋਲ ਬਿਲੋਕਿਓ ਨਿਜ ਘਰ ਬੈਸੋ ਕੁਝ ਮਿੰਟਾਂ ਤੋਂ ਬਾਅਦ ਨੇਤਰ ਖੋਲ ਕੇ ਵੇਖਿਆ ਤੇ ਆਪਣੇ ਆਪ ਨੂੰ ਘਰ ਦੇ ਵਿੱਚ ਬੈਠਾ ਇਸ ਨੇ ਵੇਖਿਆ ਜਰਤ ਆਪਣੀ ਧੀ ਉਬਾਰੀ ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਇਸ ਤਰ੍ਹਾਂ ਉਹ ਮੂਲੇ ਨੇ ਜਿਹੜੀ ਘਰ ਵਾਲੀ ਸਰਮਚ ਰਹੀ ਸੀ ਉਹਨੂੰ ਕਹਿੰਦਾ ਸਾਨੂੰ ਇਹਨੇ ਬਚਾ ਲਿਆ ਲੱਗੇ ਉਹ ਕਰਨ ਪੂਰਬ ਸਮਕਾਰੀ ਗੁਰੂ ਅੰਗਦ ਸਾਹਿਬ ਜੀ ਇਸ ਤਰ੍ਹਾਂ ਬੁੱਲਾ ਜਿਵੇਂ ਪਹਿਲਾਂ ਆਪਣੀ ਦੁਕਾਨ ਦਾ ਕੰਮ ਕਰਦਾ ਹੁੰਦਾ ਸੀ ਇਸ ਤਰ੍ਹਾਂ ਫੇਰ ਕਰਨ ਲੱਗ ਪਿਆ ਇਸੇ ਤਰ੍ਹਾਂ ਫੇਰ ਉੱਥੇ ਮੋਹ ਵਿੱਚ ਫਸ ਫਸ ਗਿਆ ਇਹ ਸਾਰੀ ਸਾਖੀ ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਸਰਵਣ ਕਰਾਈ ਸੀ ਉਸੇ ਦਾ ਉਲੱਥਾ ਕਵੀ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਕੀਤਾ ਆਪਾਂ ਰਲ ਮਿਲ ਕੇ ਪ੍ਰਸੰਗ ਸੁਣਿਆ ਜਿਸ ਤਰ੍ਹਾਂ ਇਹ ਜਲਾਲ ਜੀ ਨੂੰ ਉਹ ਕਾਬੇ ਦੀ ਹੱਜ ਕਰਨ ਮੱਕੇ ਦੀ ਯਾਤਰਾ ਕਰਦਿਆਂ ਜਾਂਦਿਆਂ ਜਾਂਦਿਆਂ ਰਸਤੇ ਵਿੱਚ ਹੀ ਇਹਦੇ ਮਹਿਨਿਆਂ ਦਾ ਯਥਾਰਥ ਰੂਪ ਵਿੱਚ ਪਤਾ ਚੱਲਿਆ ਸੀ ਵੀ ਮੈਂ ਆਪਣੇ ਆਪ ਨੂੰ ਮਹਾਨ ਸਮਝਦਾ ਸੀ ਅਸਲ ਰੂਪ ਦੇ ਵਿੱਚ ਤਾਂ ਮੈਂ ਬਹੁਤ ਵੱਡਾ ਮਨਮੁੱਖ ਹਾਂ ਮੈਂ ਗੁਰਮੁਖ ਨਹੀਂ ਹਾਂ ਵੀ ਕਿਹੜਾ ਗੁਰਮੁਖ ਹੁੰਦਾ ਕਿਹੜਾ ਮਨਮੁੱਖ ਹੁੰਦਾ ਹੈ ਅਤੇ ਜਿਹੜਾ ਗੁਰਮੁਖ ਹੁੰਦਾ ਵੀ ਇਸ ਤਰ੍ਹਾਂ ਪਰਮੇਸ਼ੁਰ ਵਿੱਚ ਜੁੜਿਆ ਰਹਿੰਦਾ ਤਿੰਨਾਂ ਰੂਪਾਂ ਵਿੱਚ ਹੀ ਉਹ ਜਿਵੇਂ ਇਹਨੂੰ ਜਨਾਇਆ ਸੀ ਸਤਿਗੁਰੂ ਜੀ ਨੇ ਕਲਾ ਵਰਤਾ ਕੇ ਕੋਈ ਚੋਜ ਕਰਕੇ ਉਹ ਪ੍ਰਸੰਗ ਜਲਾਲ ਦੀਨ ਦਾ ਬਾਕੀ ਰਹਿੰਦਾ ਕੱਲ੍ਹ ਦੇ ਦੀਵਾਨ ਵਿੱਚ ਆ ਜਾਏਗਾ ਪਰ ਮੁੜ ਕੇ ਸਰਵਣ ਕਰਾਂਗੇ ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ ਆਏ ਸਮਾਨ ਲੀਕੀਨ ਜਬ ਐਸੋ ਖੋਲ ਬਿਲੋਕਿਓ ਨਿਜ ਘਰ ਬੈਸੋ ਜਰਤ ਆਪਣੀ ਧੀ ਉਬਾਰੀ ਲੱਗਿਓ ਕਰਨ ਪੂਰਬ ਸਮਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਭਵੇਕ ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਦਾਰਾਇਆ ਧਾਰ ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋ ਨਾਨਕ ਦੀ ਜੈ ਨਾਮ ਦਾ ਰੱਖੋ ਹੀ ਪੁਰੋਹ ਹਾਏ ਪ੍ਰਭ ਸ਼ਰਨਾਗਤੀ ਕਿਰਪਾ ਨਿਦ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਿਹਾ ਜੇ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ ਹਾਰ ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ ਹਾਰ ਤੂੰ ਠਾਕੁਰ ਤੁਮ ਭੈ ਅਰਦਾਸ ਜੀਓ